ਸਾਹਿਬ ਜੀਓ ਇਮ ਕਹਿ ਸਿੱਖ ਸਭ ਆਸੂ ਢੇ ਢਾਰਤ ਔਰ ਬਿਖਾਦ ਤੇ ਹੈ ਬਹੁ ਆਰਤ ਜਥਾ ਕ੍ਰਿਸ਼ਨ ਭੇ ਅੰਤਰ ਧਿਆਨਾ ਗਨ ਗੋਪੀ ਰੁਦਯੰਤ ਮਹਾਨਾ ਇਮ ਕਹਿ ਸਿੱਖ ਸਭ ਆਸੂ ਢਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਲੜੀਵਾਰ ਰੂਪ ਵਿੱਚ ਇਤਿਹਾਸ ਚੱਲ ਰਿਹਾ ਹੈ। ਆਪਾਂ ਅੱਗੇ ਤੋਂ ਅੱਗੇ ਪ੍ਰਸੰਗ ਸਰਵਣ ਕਰ ਰਹੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਦੇ ਦਰਸ਼ਨ ਦਾਰ ਕਰ ਰਿਹਾ, ਹਾਜ਼ਰੀ ਭਰ ਰਿਹਾ ਹੋਇਆ ਆਪਾਂ ਪ੍ਰਸੰਗ ਸੁਣਿਆ ਹੀ ਸੀ। ਅੱਜ ਇਤਿਹਾਸ ਵਿੱਚ ਆ ਰਿਹਾ ਪ੍ਰਸੰਗ ਉਸ ਨਾਲ ਲੜੀ ਜੋੜਨ ਵਾਸਤੇ ਸੰਖੇਪਿਤ ਰੂਪ ਵਿੱਚ, ਥੋੜ੍ਹੇ ਜਿਹੇ ਰੂਪ ਵਿੱਚ ਕੱਲ੍ਹ ਵਾਲਾ ਜਿਹੜਾ ਪ੍ਰਸੰਗ ਹੈ ਦੁਬਾਰਾ ਸਰਵਣ ਕਰਾਇਆ ਜਾ ਰਿਹਾ ਹੈ। ਇਸਦੇ ਨਾਲ ਅੱਜ ਵਾਲੇ ਇਤਿਹਾਸ ਨਾਲ ਕੱਲ੍ਹ ਵਾਲੇ ਪ੍ਰਸੰਗ ਨਾਲ ਲੜੀ ਜੁੜ ਜਾਏਗੀ, ਸੁਣਨ ਵਾਲੇ ਸਰੋਤੇ ਨੂੰ ਸਹੂਲਤ ਹੋ ਜਾਂਦੀ ਹੈ, ਮਨ ਸਹਿਜੇ ਉਸ ਵੱਲ ਨੂੰ ਫਿਰ ਆ ਜਾਂਦਾ ਵੀ ਕੱਲ੍ਹ ਆਹ ਪ੍ਰਸੰਗ ਆਇਆ ਸੀ, ਅੱਜ ਅੱਗੇ ਕੀ ਆ ਰਿਹਾ ਹੈ। ਇਸ ਸੰਪਰਦਾ ਦਾ ਕੋਈ ਇਸ ਤਰ੍ਹਾਂ ਇਹ ਪਹਿਲਾਂ ਤਾਂ ਹੀ ਪਿਛਲੇ ਪ੍ਰਸੰਗ ਨਾਲ ਲੜੀ ਜੋੜਨ ਵਾਸਤੇ ਥੋੜ੍ਹਾ ਬਹੁਤਾ ਪ੍ਰਸੰਗ ਉਹ ਸਰਵਣ ਕਰਾ ਲੈਣਾ, ਉਸ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਆਪਾਂ ਥੋੜ੍ਹਾ ਜਿਹਾ ਪ੍ਰਸੰਗ ਸੂਤਰ ਰੂਪ ਵਿੱਚ ਵਿਚਾਰ ਲਈਏ। ਇਸ ਤਰ੍ਹਾਂ ਲਾਤੂ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਈਰਖਾ ਵਿੱਚ ਸੜੇ ਬੱਚੇ ਮਿੱਤਰਾਂ ਦੋਸਤਾਂ ਦੇ ਤਰਕ ਮਾਰਨ ਕਰਕੇ ਲੱਤ ਮਾਰ ਦਿੱਤੀ ਸੀ, ਆਪ ਹੇਠ ਡੁੱਬ ਪਏ ਸਨ। ਫਿਰ ਵੀ ਧੰਨ ਸਤਿਗੁਰੂ ਨਿਮਰਤਾ ਦੇ ਪੁੰਜ, ਉਹਨੂੰ ਕੁਛ ਨਹੀਂ ਕਿਹਾ, ਸੋ ਉਹਦੇ ਚਰਨ ਫੜ ਲਏ ਵੀ ਤੂੰ ਗੁਰੂ ਕੇ ਸਪੁੱਤਰ ਹੋ, ਸਾਡਾ ਤਾਂ ਸੇਵਾ ਕਰ ਰਿਹਾ, ਸਰੀਰ ਬੜਾ ਸਖਤ ਹੋਇਆ ਪਿਆ, ਬਿਰਧ ਅਵਸਥਾ ਕਰਕੇ ਹੋਰ ਹੀ ਜ਼ਿਆਦਾ ਹੈ, ਤੁਸੀਂ ਗੁਰੂ ਕੇ ਸਪੁੱਤਰ ਹੋ, ਤੁਹਾਡੇ ਚਰਨਾਂ ਵਿੱਚ ਸੱਟ ਲੱਗੀ ਹੋਈ ਪੀੜ ਹੋਊਗੀ, ਬਖਸ਼ ਦੇਣਾ, ਚੰਗਾ ਕੀਤਾ ਤੁਸੀਂ ਆਏ ਸੀ, ਅਸੀਂ ਉੱਠ ਕੇ ਖੜੇ ਨਹੀਂ, ਇਹ ਬਿਰ ਵੀ ਕੀਤੀ। ਫਿਰ ਇਸ ਤਰ੍ਹਾਂ ਕਹਿ ਕੇ ਚਰਨ ਫੜ ਲਏ, ਕਿਹਾ ਕਿ ਕੋਈ ਸੇਵਾ ਦੱਸੋ, ਹੋਰ ਔਖਾ ਹੋ ਗਿਆ। ਕਹਿੰਦੇ ਇਹ ਜਿਹੜਾ ਤੁਸੀਂ ਡੰਪ ਖਾਣ ਕਰ ਰਹੇ ਮੈਨੂੰ ਨਹੀਂ ਚੰਗਾ ਲੱਗਾ, ਇੱਥੇ ਨਾ ਰਹੋ, ਕਿਉਂਕਿ ਇਹ ਤਾਂ ਸਾਡੇ ਪਿਤਾ ਨੇ ਤੁਹਾਨੂੰ ਇੱਥੇ ਗੋਂਦੇ ਖੱਤਰੀ ਨਾਲ ਭੇਜਿਆ ਸੀ, ਉਹਨਾਂ ਦੀ ਆਗਿਆ ਨਾਲ ਹੀ ਨਗਰ ਵਸਿਆ ਹੈ, ਤੁਹਾਡਾ ਇੱਥੇ ਕੋਈ ਹੱਕ ਹਕੂਕ ਹੈ, ਚਲੇ ਜਾਓ। ਸੱਤ ਵਚਨ ਕਹਿ ਕੇ ਆਪਣੇ ਅਸਥਾਨ 'ਤੇ ਆਪ ਜੀ ਆ ਗਏ। ਅੱਧੀ ਰਾਤ 'ਚ ਫਿਰ ਆਪ ਜੀ ਵਸਤਰ ਕੇ ਨਗਰ ਚਲੇ ਗਏ ਸਨ, ਜਿੱਥੇ ਕੰਮ ਧੰਦੇ ਤੋਂ ਵਿਹਲੇ ਹੋ ਕੇ ਆਪਦੇ ਖੇਤ ਵਿੱਚ ਹੀ ਉਹ ਮਕਾਨ ਪਾਇਆ, ਉਹਦੇ ਵਿੱਚ ਸਿਮਰਨ ਕਰਿਆ ਕਰਦੇ ਸੀ ਆਪ ਜੀ। ਬਾਅਦ ਵਿੱਚ ਇੱਧਰ ਆਉਣ ਕਰਕੇ ਫਿਰ ਉਹ ਮਕਾਨ ਖਾਲੀ ਹੋ ਗਿਆ, ਉੱਥੇ ਫਿਰ ਗਵਾਲੇ ਰਹਿਣ ਲੱਗ ਪਏ, ਫਿਰ ਧੇਨ ਪਾਲੋ ਦਾ ਨਾਮ ਅਸਥਾਨ ਦਾ ਬਚਣ ਲੱਗ ਪਿਆ ਹੈ, ਇਹਨਾਂ ਦੇ ਭਜਨ ਸਿਮਰਨ ਕਰਨ ਵਾਲਾ ਹੀ ਅਸਥਾਨ ਸੀ, ਮਕਾਨ ਸੀ, ਇਹਦੇ ਵਿੱਚ ਪ੍ਰਵੇਸ਼ ਹੋ ਗਏ, ਸਮਾਧੀ ਲਾ ਲਈ ਹੈ। ਉਧਰ ਜਿਹੜਾ ਦਾਤੂ ਹੈ ਸਭ ਕੁਛ ਚੱਕੇ ਚਲੋ ਚੱਲਿਆ ਹੈ ਰਸਤੇ ਵੀ, ਰਾਤ ਨੂੰ ਚੋਰ ਪੈ ਗਏ, ਜਿਹੜਾ ਘਰੋਂ ਲਿਆ ਉਹ ਵੀ ਘੋੜਾ ਪੱਟਿਆ, ਹੋਰ ਪਛਤਾਉਂਦਾ ਹੈ, ਲੱਤ ਵਿੱਚ ਪੀੜ ਸ਼ੁਰੂ ਹੋ ਗਈ ਹੈ, ਬੇਅਕਲ ਹੈ, ਘਰੇ ਸ਼ਰਮ ਦਾ ਮਾਰਾ ਬੜ ਗਿਆ। ਇਹਦੇ ਗੁਰੂ ਕੇ ਸਿੱਖ ਸਤਿਗੁਰੂ ਦੀ ਢੂੰਡ ਕਰਨ ਲੱਗੇ, ਕੋਈ ਪਤਾ ਨਹੀਂ ਚੱਲਦਾ। ਬਾਬੇ ਬੁੱਢੇ ਸਾਹਿਬ ਜੀ ਦੇ ਕੋਲ ਕੱਥੋਂ ਨਿਕਲ ਜਾ ਕੇ ਬੇਨਤੀ ਕੀਤੀ ਵੀ ਤੁਸੀਂ ਹੁਣ ਗੁਰੂ ਮਹਾਰਾਜ ਨੂੰ ਲੱਭੋ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਆਪ ਨੂੰ ਵਰਰੂ ਬਚਨ ਕਹੇ ਵੀ ਇੱਥੋਂ ਨਹੀਂ ਅਸੀਂ ਅਲੋਪ ਹੋ ਸਕਾਂਗੇ, ਤੈਨੂੰ ਪਤਾ ਚੱਲ ਜਾਇਆ ਕਰੇ ਵੀ ਕਿਸ ਰੂਪ ਵਿੱਚ ਅਸੀਂ ਵਿਰਾਜਮਾਨ ਹਾਂ। ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਗੱਲਬਾਤ ਸੁਣੀ ਹੈ, ਜਿਸ ਤਰ੍ਹਾਂ ਉਹ ਗੁਰਸਿੱਖਾਂ ਦੇ ਅੰਦਰ ਸਤਿਗੁਰੂ ਦੇ ਗੋਤ ਹੋਣ ਕਰਕੇ ਦੁੱਖ ਹੈ, ਉਸ ਤੋਂ ਜਾਣੂ ਹੋਏ ਨੇ। ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਜਿਵੇਂ ਗੁਰਸਿੱਖਾਂ ਨਾਲ ਗੋਇੰਦਵਾਲ ਸਾਹਿਬ ਵਿਖੇ ਆਏ, ਜਾਣ ਲਾ ਕੇ ਭਾਵੇਂ ਸਭ ਕੁਛ ਪਤਾ ਚੱਲ ਗਿਆ ਹੈ, ਪਰ ਫਿਰ ਵੀ ਉਹ ਗੁਰੂ ਘਰ ਦਾ ਜਿਵੇਂ ਇਹ ਸਿਧਾਂਤ ਹੈ ਵੀ ਜਣਾਉਣਾ ਨਹੀਂ ਹੈ, ਸ਼ਕਤੀਆਂ ਨੂੰ ਗੁਪਤ ਕਰਕੇ ਰੱਖਣਾ ਹੈ, ਉਸਨੂੰ ਸਾਨੂੰ ਸਮਕਸ਼ ਰੱਖਦਿਆਂ ਆਪ ਜੀ ਨੇ ਉਹ ਹੋਰ ਹੀ ਲੀਲਾ ਕਰ ਲਈ ਸੀ। ਘੋੜੀ ਰਾਹੀਂ ਆਪ ਜੀ ਨੂੰ ਸਤਿਗੁਰਾਂ ਨੂੰ ਲੱਭਿਆ ਸੀ, ਉਹ ਜਿਵੇਂ ਆਪ ਜੀ ਨੇ ਸ਼੍ਰੀ ਗੋਬਿੰਦਵਾਲ ਸਾਹਿਬ ਵਿਖੇ ਆ ਕੇ ਗੁਰਸਿੱਖਾਂ ਨੂੰ ਕਹਿ ਕੇ ਘੋੜੀ ਨੂੰ ਸ਼ਿੰਗਾਰਿਆ, ਅਰਦਾਸ ਬੇਨਤੀ ਕਰਕੇ ਇਹਨੂੰ ਅੱਗੇ ਲਾਇਆ। ਇੱਥੇ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਮਕਾਨ ਵਿੱਚ ਪ੍ਰਵੇਸ਼ ਸਨ, ਉੱਥੇ ਪਹੁੰਚੇ ਅਤੇ ਦਰਸ਼ਨ ਕੀਤੇ, ਸਤਿਗੁਰੂ ਨੂੰ ਬੇਨਤੀ ਕਰਕੇ ਦੁਬਾਰਾ ਫਿਰ ਸ੍ਰੀ ਗੋਬਿੰਦਵਾਲ ਸਾਹਿਬ ਵਿਖੇ ਲਿਆਂਦਾ। ਇਤਿਹਾਸ ਵਿੱਚ ਸਾਰਾ ਪ੍ਰਸੰਗ ਵਿਸਥਾਰ ਨਾਲ ਆ ਰਿਹਾ ਹੈ, ਪਰ ਜਿਵੇਂ ਅਸੀਂ ਉਹਦਾ ਮੰਚ ਚ ਲਾ ਕੇ ਸੁਣੀਏ ਜੀ। ਇਮ ਕਹਿ ਸਿੱਖ ਸਭ ਆਸੂ ਢਾਰਤ, ਬਾਬਾ ਬੁੱਢਾ ਸਾਹਿਬ ਜੀ ਜਾਣਨਗੇ ਸਭ ਕੁਛ, ਸਾਨੂੰ ਨਹੀਂ ਪਤਾ ਚੱਲਣਾ ਵੀ ਕੋਈ ਕਹਿ ਰਿਹਾ ਸੀ ਸਤਿਗੁਰੂ ਤਾਂ ਹੁਣ ਸੱਚਖੰਡ ਚਲੇ ਗਏ, ਕੋਈ ਕਹਿੰਦਾ ਜੰਗਲ ਵੀ ਚਲੇ ਗਏ ਹੋਣਗੇ, ਕੋਈ ਕਹਿੰਦਾ ਵੀ ਨਹੀਂ ਇਹ ਤਾਂ ਨਹੀਂ, ਕੋਈ ਸਮਾਂ ਨਹੀਂ ਜੇ ਮਹਾਰਾਜ ਦੇ ਜਾਣਦਾ ਹੋਵੇ ਸੱਚਖੰਡ ਜੱਸੇ ਤਾਂ ਰੀਤੀ ਜੇ ਪਹਿਲਾਂ ਸਤਿਗੁਰੂ ਕਰਦੇ ਰਹੇ ਉਹ ਕਰ ਕਰਾ ਕੇ ਜਾਣਗੇ ਆਪਣੇ ਸਥਾਨ 'ਤੇ, ਕੋਈ ਜਾ ਨਸ਼ੀਨ ਕਰਨਗੇ। ਇਸ ਤਰ੍ਹਾਂ ਜਦੋਂ ਕੁਛ ਪਤਾ ਨਹੀਂ ਚੱਲਦਾ, ਬਾਬਾ ਬੁੱਢਾ ਜੀ ਨੂੰ ਸਾਰਾ ਕੁਛ ਕਹਿ ਕੇ ਸਿੱਖ ਜਿਹੜੇ ਅਥਰੂ ਘੇਰ ਰਹੇ ਹਨ, ਹੋਰ ਵਿਖਾਦ ਤੇ ਹੈ ਬਹੁ ਆਰਤ, ਦੇ ਵਿੱਚ ਵਿਖਾਦ ਕੀ ਹੈ ਦੁੱਖ ਹੋਣ ਕਰਕੇ ਜਾਂ ਵਿਖਾਦ ਘਬਰਾਹਟ ਹੋਣ ਕਰਕੇ ਬੜੇ ਆਰਤ ਕੀ ਦੁਖੀ ਹੋ ਰਹੇ ਹਨ। ਜਥਾ ਕ੍ਰਿਸ਼ਨ ਭੇ ਅੰਤਰ ਧਿਆਨਾ, ਬਿੰਦਰਾਬਨ ਦੇ ਵਿੱਚ ਕ੍ਰਿਸ਼ਨ ਜੀ ਲੀਲਾ ਕਰਦੇ ਕਰਦੇ ਉਹ ਗੋਪੀਆਂ ਤੋਂ ਕਹਿੰਦੇ ਅੰਤਰ ਧਿਆਨ ਹੋ ਗਏ, ਅਲੋਪ ਹੋ ਗਏ ਸਨ। ਗਨ ਗੋਪੀ ਰੁਦ ਅੰਤ ਮਹਾਨਾ, ਸਵੇਰੇ ਬਹੁਤ ਜਿੰਨੀਆਂ ਗੋਪੀਆਂ ਸੀ ਉਹ ਬੁਨੀਆਂ ਰੋਂਦੀਆਂ ਪਿੱਟਦੀਆਂ ਸਨ। ਸਭ ਇਕੱਠੇ ਹੋਏ ਕਰ ਤਬ ਚੱਲੇ, ਇਸ ਤਰ੍ਹਾਂ ਕਹਿੰਦੇ ਗੁਰੂ ਕੇ ਸਿੱਖ ਵੀ ਮਹਾਰਾਜ ਦੇ ਅੰਤਰ ਧਿਆਨ ਗੁਪਤ ਹੋਣੇ ਕਰਕੇ ਦੁਖੀ ਹੋ ਰਹੇ ਰੋ ਰਹੇ ਹਨ। ਸਾਰੇ ਇਕੱਠਿਆਂ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਨਾਲ ਤੁਹਾਨੂੰ ਚੱਲ ਪਏ ਹਨ। ਜੇ ਥਲ ਭਾਈ ਬੁੱਢਾ ਭਲੇ, ਇਸ ਥਾਂ ਤੇ ਬਾਬਾ ਬੁੱਢਾ ਸਾਹਿਬ ਜੀ ਰਹਿ ਰਹੇ ਸਨ। ਕੱਥੂ ਕੇ ਨੰਗਲ ਧਰਿਓ ਪ੍ਰਸਾਦ ਅਗਾਰੀ ਜਾਏ, ਗੁਰਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਅੱਗੇ ਜਾ ਕੇ ਸੋਹਣਾ ਜਿਹੜਾ ਪ੍ਰਸ਼ਾਦ ਰੱਖਿਆ ਹੈ, ਕਰੀ ਬੰਦਨਾ ਸੀਸ ਨਿਵਾਏ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਾਜਿਆ ਨਿਵਾਜਿਆ ਮਹਾਨ ਗੁਰਸਿੱਖ ਜਾਣ ਕਰਕੇ ਸਭ ਨੇ ਸਿਰ ਨਵਾ ਕੇ ਨਮਸਕਾਰ ਕੀਤੀ। ਕਈ ਕਹਿੰਦੇ ਵੀ ਸਿੱਖ ਨੂੰ ਕਿਵੇਂ ਮੱਥਾ ਟੇਕਦਾ, ਹੱਥ ਡਿਉਣ ਵੀ ਉਹ ਕੀ ਕਰੀ ਜਾਂਦੇ, ਗੁਰੂ ਕਾ ਸਿੱਖ ਮਹਾਨ ਜਾਣ ਕੇ ਸਿਰ ਗੁਰੂ ਧਨ ਜਾਣ ਕੇ ਮੱਥਾ ਟੇਕੇ ਗੁਰੂ ਕਾ ਸੱਚਿਆ ਨਿਵਾਜਾ ਜਾਣ ਕੇ ਸਤਿਕਾਰ ਕਰ ਲਏ। ਔਰ ਕੋਈ ਮੱਥਾ ਟੇਕਣ ਨਾਲ ਕੋਈ ਭਾਰ ਨਹੀਂ ਡਿੱਗਦਾ ਹੈ। ਅੰਦਰ ਜਿਹੜੀ ਭਾਵਨਾ ਵੀ ਗੁਰੂ ਕਾ ਸਿੱਖ ਹੈ, ਜਪੀ ਤਪੀ ਹੈ, ਕਮਾਈ ਵਾਲਾ ਹੈ, ਉਹ ਜਾਣ ਕੇ ਤਾਂ ਸਿਰ ਨਿਭਾ ਲਈਦਾ ਹੈ। ਹਾਂ, ਜਿਹੜਾ ਕਿਸੇ ਸਿੱਖ ਨੂੰ ਗੁਰੂ ਜਾਣ ਕੇ ਰੱਬ ਉਹ ਜਾਣ ਕੇ ਮੱਥਾ ਟੇਕਣਾ ਉਹ ਮਾੜਾ ਹੈ। ਉਹ ਗੁਰੂ ਅੰਦਰ ਗੁਰੂ ਵਾਲੀ ਭਾਵਨਾ ਰੱਖਣਾ ਚਾਹੀਏ। ਗੁਰੂ ਕਾ ਸਿੱਖ ਐਸੀ ਭਾਵਨਾ ਨਾਲ ਸੀਸ ਝੁੱਕ ਕੇ ਉਹ ਸਤਿਕਾਰ ਹੀ ਹੁੰਦਾ ਹੈ। ਇਹ ਗੁਰੂ ਕਾ ਅਸਥਾਨ ਹੈ, ਇੱਥੇ ਗੁਰੂ ਮਹਾਰਾਜ ਨੇ ਆਪਣੇ ਚਰਨ ਪਾਏ ਹੈ। ਇਹ ਧਰਤੀ ਭਾਗਾਂ ਵਾਲੀ ਹੈ। ਹੁਣ ਭਾਵੇਂ ਗੁਰੂ ਮਹਾਰਾਜ ਉੱਥੇ ਨਹੀਂ ਹੈ, ਪਰ ਗੁਰੂ ਮਹਾਰਾਜ ਨੇ ਉੱਥੇ ਚਰਨ ਪਾਏ ਜਿੱਥੇ ਬਾਬਾ ਪੈਰ ਧਰਿਆ ਪੂਜਾ ਆਸਣ ਸਥਾਪਨ ਸੋਆ। ਕਹਿੰਦੇ ਨਹੀਂ, ਉੱਥੇ ਨਹੀਂ ਮੱਥਾ ਟੇਕਣਾ ਚਾਹੀਦਾ, ਧਰਤੀ ਆ ਉੱਥੇ ਤਾਂ। ਹਾਂ, ਕੋਈ ਚਿੰਨ ਚੁਣ ਰੱਖਿਆ ਹੋਵੇ ਫਿਰ ਮੱਥਾ ਟੇਕੋ, ਨਹੀਂ ਤਾਂ ਨਾ। ਜਾਣੀ ਉਹ ਅੰਦਰ ਭਾਵਨਾ ਵੀ ਇੱਥੇ ਗੁਰੂ ਮਹਾਰਾਜ ਨੇ ਆਪਣੇ ਮੁਬਾਰਕ ਚਰਨ ਪਵਾਏ ਸੀ, ਉਸ ਭਾਵਨਾ ਨਾਲ ਅਸੀਂ ਉਹ ਧਰਤੀ ਨੂੰ ਵੀ ਮੱਥਾ ਟੇਕ ਲੈਂਦੇ ਹਾਂ। ਜਿਸ ਕਿਸੇ ਦਰਖਤ ਹੇਠ ਗੁਰੂ ਮਹਾਰਾਜ ਸਜ ਕੇ ਆਸਣ ਲਾ ਲਏ, ਵੀ ਧੰਤਾ ਜੋ ਵੀ ਹੈ ਉਹ ਸਤਿਕਾਰ ਨਾਲ ਅਸੀਂ ਉਹਨੂੰ ਵੀ ਸੀਸ ਝੁਕਾ ਲੈਂਦੇ ਹਾਂ, ਜਿਵੇਂ ਗੁਰੂ ਕਾ ਨਿਸ਼ਾਨ ਜਾਣ ਕੇ ਅਤੇ ਉਹਨੂੰ ਵੀ ਅਸੀਂ ਸੀਸ ਝੁਕਾਉਂਦੇ ਹਾਂ। ਕਹਿੰਦੇ ਤਾਂ ਲੋਹਾ ਹੀ ਹੈ ਜੀ, ਲੋਹੇ ਨੂੰ ਮੱਥਾ ਟੇਕਣ ਦਾ ਕੀ ਫਾਇਦਾ? ਅਜੇ ਬਾਲੇ ਕੱਟੜ ਜੇ ਹੈ ਨਾ, ਜਿਹਨਾਂ ਕੋਲ ਸਿੱਖੀ ਬਿਲਕੁਲ ਹੀ ਹੈ ਨਹੀਂ। ਨਿਸ਼ਾਨ ਸਾਹਿਬ ਨੂੰ ਨਹੀਂ ਮੱਥਾ ਟੇਕਣਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਅੱਗੇ। ਇਹ ਲੋਹੇ ਨੂੰ ਜੇ ਮੱਥਾ ਟੇਕਣਾ ਤਾਂ ਫਿਰ ਬਥੇਰਾ ਫੈਕਟਰੀ 'ਚ ਵੀ ਹੈ, ਸਾਡੇ ਘਰ ਬਥੇਰੇ ਹੈਗੇ ਗਾਡਰ ਗੂਡਰ ਲੱਗੇ, ਆਰ ਸੀ ਸੀ ਲੈਂਟਰ ਪਾਇਆ, ਇਹਦੇ ਵਿੱਚ ਵੀ ਲੋਹਾ ਹੀ ਹੈ। ਉੱਥੋਂ ਥੋੜ੍ਹਾ ਮੱਥਾ ਹੈ, ਗੁਰੂ ਕਾ ਨਿਸ਼ਾਨ ਜਾਣ ਕੇ ਸੀਸ ਝੁਕਦਾ ਸਿੱਖ ਦਾ, ਵੀ ਗੁਰੂ ਕਾ ਹੈ। ਗੁਰੂ ਮਹਾਰਾਜ ਨੇ ਕੋਈ ਵਸਤਰ ਪਹਿਨ ਲਏ, ਉਹਨਾਂ ਵੀ ਗੁਰੂ ਕੇ ਵਸਤਰ ਜਾਣ ਕੇ ਸ਼ਰਧਾ ਨਾਲ ਸਾਡਾ ਸੀਸ ਝੁਕਦਾ ਹੈ। ਅਲਜ਼ਾਈਕਿਆਂ ਵਾਲੇ ਮਹਾਂਪੁਰਸ਼ ਇੱਕ ਵਾਰੀ ਗੁਰੂ ਕਾ ਸ਼੍ਰੀ ਸ਼੍ਰੀ ਦਮਦਮਾ ਸਾਹਿਬ ਗਏ ਸਨ। ਜਿੱਥੇ ਜਿੱਥੇ ਮਹਾਰਾਜ ਦੇ ਚਿੰਨ੍ਹ ਪਏ ਉੱਥੇ ਉੱਥੇ ਉਹ ਕਹਿੰਦੇ ਵੀ ਇਹ ਗੁਰੂ ਮਹਾਰਾਜ ਦੇ ਧੰਨ ਹੈ। ਦੋ ਚਾਰ ਰੁਪਈਏ ਰੱਖ ਕੇ ਫਿਰ ਮੱਥਾ ਟੇਕਣਾ। ਉਹ ਮੱਥ ਨਾਲ ਸੀ ਯਾਤਰਾ ਕਰਦੇ ਸਮੇਂ ਜਦੋਂ ਸ਼ੀਸ਼ੇ ਦੇ ਦਰਸ਼ਨ ਕੀਤੇ ਤੇ ਕਹਿੰਦੇ ਵੀ ਧੰਨ ਹੈ ਗੁਰੂ ਕਾ ਸ਼ੀਸ਼ਾ। ਉਹਦੇ ਅੱਗੇ ਵੀ 2 ਰੁਪਈਏ ਰੱਖ ਕੇ ਮੱਥਾ ਟੇਕਿਆ ਸਾਰਿਆਂ ਦੇ ਸਾਹਮਣੇ ਉਹਨੇ। ਦੂਜੇ ਤਾਂ ਕਹਿਣਗੇ, ਅੱਖਾਂ ਕੱਢਣਗੇ ਵੀ ਮਹਾਰਾਜ ਨੂੰ ਛੱਡ ਕੇ ਸ਼ੀਸ਼ੇ ਨੂੰ ਕੋਈ ਮੱਥਾ ਟੇਕਦਾ ਨਾ। ਉਹ ਗੁਰੂ ਭਾਵਨਾ ਨਾ ਗੁਰੂ ਕਾ ਸ਼ੀਸ਼ਾ ਹੈ, ਅਤੇ ਇਸ ਕਰਕੇ ਵੀ ਇਹ ਵੀ ਧੰਨ ਹੈ ਜਿਹਨੂੰ ਗੁਰੂ ਮਹਾਰਾਜ ਨੇ ਹੱਥ ਛੁਹਾਏ। ਭਾਵੇਂ ਜੜ ਚੀਜ਼ ਹੀ ਹੈ, ਪਰ ਉਹਦੇ ਵਿੱਚ ਵੀ ਮਹਾਰਾਜ ਨੇ ਉਹ ਬਚਨ ਕਰਦੇ ਵੀ ਸ਼ੀਸ਼ੇ ਤਾਂ ਆਮ ਬਥੇਰੇ ਹੁੰਦੇ ਹੈ, ਇਹ ਆਮ ਸ਼ੀਸ਼ਿਆਂ ਵਰਗਾ ਨਹੀਂ ਹੈ। ਉਹ ਸ਼ੀਸ਼ਿਆਂ ਵਿੱਚ ਤਾਂ ਚਿਹਰੇ ਹੀ ਦਿਖਾਉਂਦਾ, ਇਹ ਤਾਂ ਜਿਹੜੇ ਚਿਹਰੇ ਵਿੰਗੇ ਟੇਢੇ ਹੋਏ ਆ ਨਾ, ਉਹ ਸਿੱਧੇ ਕਰਦਿਆ ਕਰੇਗਾ। ਉਹ ਗੁਰੂ ਕਾ ਬਚਨ ਹੋ ਗਿਆ, ਉਹਦੇ 'ਤੇ ਦੇਖ ਲਓ ਵਿੰਗੇ ਟੇਢੇ ਮੂੰਹ ਵੀ ਸਿੱਧੇ ਕਰੀ ਜਾਂਦਾ ਉਹ ਸ਼ੀਸ਼ਾ, ਇਹ ਤਾਂ ਕੱਚੀ ਹੈ। ਯਾਨੀ ਇਸ ਤਰ੍ਹਾਂ ਜਿੱਥੇ ਉਹ ਕਿਸੇ ਵਸਤੂ ਨੂੰ ਗੁਰੂ ਕਾ ਬਚਨ ਹੋ ਗਿਆ ਫਿਰ ਉਹ ਪੂਜਣ ਯੋਗ ਹੋ ਜਾਂਦੀ, ਸਤਿਕਾਰ ਹੋ ਜਾਂਦੇ। ਉੱਥੇ ਅਸੀਂ ਸ਼ੀਸ਼ ਨਗਾਈਏ ਕੋਈ ਮਨਮਤ ਨਹੀਂ ਹੈ। ਆਓ ਦੂਜੀ ਭਾਵਨਾ, ਗੁਰੂ ਵਾਲੀ ਭਾਵਨਾ ਨਹੀਂ, ਵੀ ਇਹ ਗੁਰੂ ਕਾ ਹੈ। ਇਸ ਭਾਵਨਾ ਨਾਲ ਜਿੱਥੇ ਮਰਜ਼ੀ ਫਿਰ ਤਾਂ 4 ਸਾਹਿਬਜ਼ਾਦਿਆਂ ਦੇ ਜਿਹੜੇ ਅਸਥਾਨ ਹੈ, ਮਾਤਾ ਗੁਜਰੀ ਜੀ ਦਾ ਅਸਥਾਨ ਹੈ, ਹੋਰ 40 ਸਿੰਘਾਂ ਦੇ ਸਥਾਨ ਮੁਕਤਸਰ ਹੈ, ਚਮਕੌਰ ਗੜ੍ਹ ਹੈ, ਇੱਥੇ ਫਿਰ ਅਸੀਂ ਕਿਉਂ ਸਿਰ ਨਵਾਈ ਜਾਂਦੇ? ਉਹ ਕਹਿਣਗੇ ਵੀ ਇੱਥੇ ਬਿਨਾਂ ਮੱਥਾ ਟੇਕੋ। ਆਓ ਜਿਹਨਾਂ ਨੇ ਕੁਰਬਾਨੀ ਗੁਰੂ ਧੁੱਤ ਕੋਲ ਘੁਮਾਇਆ, ਉਹਨਾਂ ਦੀ ਕੁਰਬਾਨੀ ਨੂੰ ਵੇਖ ਕੇ ਸਿੱਖ ਦਾ ਸਿਰ ਝੁਕਦਾ ਹੈ। ਔਰ ਗੁਰੂ ਰੂਪ ਜਾਣ ਕੇ ਨਹੀਂ, ਗੁਰੂ ਦਾ ਗੁਰੂ ਗ੍ਰੰਥ ਗੋਬਿੰਦ ਸਿੰਘ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਹੈ। ਇਸ ਕਰਕੇ ਇੱਥੇ ਹੁਣ ਦੇਖ ਲਓ ਸਾਡੇ ਸਾਹਮਣੇ ਇਤਿਹਾਸ ਵਿੱਚ ਆ ਰਿਹਾ ਵੀ ਬਾਬਾ ਬੁੱਢਾ ਸਾਹਿਬ ਨੂੰ ਵੀ ਗੁਰੂ ਕੇ ਸਿੱਖ, ਮਹਾਨ ਗੁਰੂ ਕਾ ਸਿੱਖ ਜਾਣ ਕੇ ਸ਼ੀਸ਼ ਨਿਵਾ ਰਹੇ ਅਤੇ ਭੇਟਾ ਰੱਖ ਰਹੇ ਹਨ। ਹੱਥ ਜੋੜ ਹੋਏ ਕਰ ਤਬ ਖਰੇ, ਫਿਰ ਹੱਥ ਜੋੜ ਕੇ ਤਦੋਂ ਜਿੰਨੇ ਗੁਰੂ ਕੇ ਸਿੱਖ ਖੜਿਆ ਹੋ ਗਏ ਹਨ। ਜਸ ਕੇ ਸਹਿਤ ਬੇਨਤੀ ਕਰੇ, ਹਾਂ ਬੜੇ ਜਸ ਦੇ ਸਮੇਤ ਫਿਰ ਬੇਨਤੀਆਂ ਕਰਨ ਲੱਗੇ ਹਨ। ਤੁਮ ਅਰ ਗੁਰ ਮਹਿ ਭੇਦ ਨਾ ਕੋ, ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਵਿੱਚ ਤੇ ਸਤਿਗੁਰੂ ਦੇ ਵਿੱਚ ਕੋਈ ਫਰਕ ਨਹੀਂ ਹੈ। ਜੋਤ ਏਕ ਧਾਰੇ ਤਨ ਦੋ, ਕਹਿੰਦੇ ਸਰੀਰ ਜੋ ਦੋ ਧਾਰਨ ਕੀਤੇ ਹੋਏ ਹੈ ਪਰ ਜੋਤ ਇੱਕੋ ਹੀ ਹੈ। ਉਹ ਪਰ ਹਰ ਜੰਦੂ ਏਕ ਹੈ, ਵੀ ਵਿਚਾਰ ਕਛ ਨਾਹੇ, ਜਲਤੀ ਉਜਤ ਰੰਗ ਜੋ ਜਲਤੀ ਵਿਖੈ ਜਲ ਹੀ ਵਿਖੈ ਸਮਾਹੇ। ਇਸ ਤਰ੍ਹਾਂ ਵਾਹਿਗੁਰੂ ਅਤੇ ਵਾਹਿਗੁਰੂ ਦਾ ਜਿਹੜਾ ਸੇਵਕ ਜਾਨਾ ਦੋਵੇਂ ਇੱਕ ਰੂਪ ਹੈ, ਕੋਈ ਫਰਕ ਨਹੀਂ ਹੈ। ਜਿਵੇਂ ਜਲ ਤੋਂ ਤਰੰਗ ਛਲ ਉੱਠ ਕੱਢਦੀ ਹੈ, ਜਲ ਦੇ ਆਸਰੇ ਦੇ ਜਲ ਵਿੱਚ ਹੀ ਫਿਰ ਅਖੀਰੀ ਸੰਭਾ ਜਾਂਦੀ। ਇਸ ਤਰ੍ਹਾਂ ਵਾਹਿਗੁਰੂ ਦੇ ਜਿਹੜੇ ਆ ਵਾਹਿਗੁਰੂ ਵਿੱਚੋਂ ਪੈਦਾ ਹੋਏ ਆਉਂਦੇ ਹੈ, ਵਾਹਿਗੁਰੂ ਦੇ ਲੜ ਲਾਉਂਦੇ ਲਾਉਂਦੇ ਵਾਹਿਗੁਰੂ ਦੇ ਆਸਰੇ ਦੇ ਅਖੀਰੀ ਸਰੀਰ ਛੱਡ ਕੇ ਵਾਹਿਗੁਰੂ ਵਿੱਚ ਸੰਭਾ ਜਾਂਦੇ ਨੇ। ਇਸ ਕਰਕੇ ਕਹਿੰਦੇ ਵੀ ਸਰੀਰ ਜ਼ਰੂਰ ਦੋ ਹੈ ਪਰ ਜੋਤ ਕੋਈ ਹੈ। ਸਿੱਖ ਸਹਾਇਕ ਪਰ ਉਪਕਾਰੀ, ਜਿਹੜੇ ਗੁਰੂ ਕੇ ਸਿੱਖ ਹੁੰਦੇ ਆ ਉਹ ਸਿੱਖਾਂ ਦੀ ਸਹਾਇਤਾ ਕਰਨ ਵਾਲੇ ਹੁੰਦੇ ਤੇ ਬੜੇ ਪਰਉਪਕਾਰੀ ਹੁੰਦੇ। ਸਭ ਸੰਗਤ ਇਹੋ ਖਰੀ ਅਗਾਰੀ, ਇਹ ਬਾਬਾ ਬੁੱਢਾ ਸਿੰਘ ਜਿੰਨੀ ਇਹ ਗੁਰੂ ਕੀ ਸਿੱਖ ਸੰਗਤ ਤੁਹਾਡੇ ਅੱਗੇ ਹੱਥ ਜੋੜ ਕੇ ਖੜੋਤੀ ਹੈ। ਸਿੰਧ ਸੰਦੇਹਨ ਮਗਨ ਵਿਸਾਲਾ, ਸੰਸੇ ਰੂਪੀ ਸਮੁੰਦਰ ਉਹਨਾਂ ਵਿੱਚ ਸੰਗਤ ਬੜੀ ਲੀਨ ਹੋ ਰਹੀ, ਮਗਨ ਹੋ ਰਹੀ ਹੈ। ਬਨਹੋ ਜਹਾਜ ਆਪ ਇਸ ਕਾਲਾ, ਬਾਬਾ ਬੁੱਢਾ ਸਾਹਿਬ ਜੀ ਇਸ ਵੇਲੇ ਆਪ ਸੰਸਿਆ ਰੂਪੀ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ ਸੰਗਤਾਂ ਨੂੰ ਜਹਾਜ ਵਰਗੇ ਬਣ ਜਾਓ, ਜਿਵੇਂ ਜਹਾਜ਼ ਬੰਨੇ ਲਾ ਦਿੰਦਾ ਸੰਗਤਾਂ ਨੂੰ ਕਿਸੇ ਬੰਨੇ ਲਾਓ ਜੀ। ਸਿੱਖਿਆ ਵਿਖੇ ਅਗਾਊ ਆਪ, ਕਿਉਂਕਿ ਜਿੰਨੇ ਗੁਰੂ ਨਾਨਕ ਸਾਹਿਬ ਦੇ ਸਿੱਖ ਸੇਵਕ ਉਹਨਾਂ ਵਿੱਚੋਂ ਆਪ ਜੀ ਸਭ ਤੋਂ ਅੱਗੇ ਹੋ, ਮੁਖੀ ਹੋ। ਦੇ ਟੀਕਾ ਗੁਰਗਾਦੀ ਥਾਪ, ਕਿਉਂਕਿ ਆਪ ਜੀ ਨੂੰ ਆਪ ਜੀ ਜੋ ਵੀ ਅੱਗੇ ਗੁਰੂ ਹੋਣਾ ਉਹਦੇ ਸੀ ਮੱਥੇ 'ਤੇ ਟਿੱਕਾ ਲਾਉਂਦੇ ਹੋ, ਤਿਉਂ ਗੁਰਗੱਦੇ ਉੱਪਰ ਆਪ ਹੀ ਇਸ਼ਤ ਕਰਦੇ ਹੋ, ਟਿੱਕਾ ਲਾ ਕੇ ਗੁਰੂ ਉਸਥਾਪਦੇ ਹੋ, ਗੁਰੂ ਬਣਾਉਂਦੇ ਹੋ। ਬ੍ਰਹਮ ਗਿਆਨ ਮੈਂ ਨਿਸਫਲ ਰੀਤ, ਨੀਤ ਨਿਸ਼ਚਲ ਨੀਤ, ਜਿਹੜਾ ਬ੍ਰਹਮ ਗਿਆਨ ਹੈ ਉਹਦੇ ਵਿੱਚ ਹਮੇਸ਼ਾ ਆਪ ਅਚਲ ਟਿਕਣ ਵਾਲੇ ਹੋ। ਅੰਤਰ ਜਾਮੀ ਜਹ ਕਹ ਜੀਤ, ਅੰਦਰ ਨੀਆਂ ਜਾਣਨ ਵਾਲੇ ਹੋ, ਜਿੱਥੇ ਕਿੱਥੇ ਵੀ ਚਿੱਤ ਵਿੱਚ ਕਿਸੇ ਦੇ ਹੈ ਉਹ ਤੁਸੀਂ ਜਾਣਦੇ ਹੋ। ਅੰਤਰ ਜਾਮੀ ਹੋਣ ਕਰਕੇ ਸਰਬ ਸਕਤ ਯੁੱਤ ਸਮਰੱਥ ਅਹੋ, ਇਹ ਬਾਬਾ ਬੁੱਢਾ ਸਾਹਿਬ ਜੀ ਸਾਰੀਆਂ ਸ਼ਕਤੀਆਂ ਦੇ ਸਮੇਤ ਹੋਣ ਕਰਕੇ ਤੁਸੀਂ ਸਮਰੱਥ ਬੜੇ ਤਾਕਤਵਰ ਹੋ। ਅਜਮਤ ਸਦਾ ਛਿਪਾਏ ਰਹੋ, ਫਿਰ ਵੀ ਜਿਹੜੀ ਮਹਾਨ ਗੁਰੂ ਨਾਨਕ ਨੇ ਤੁਹਾਨੂੰ ਸ਼ਕਤੀ ਵਸੀ ਉਸਨੇ ਤੁਸੀਂ ਲੁਕਾ ਕੇ ਲੋਭ ਕਰਕੇ ਹੀ ਰਹਿੰਦੇ ਹੋ। ਸਤ ਸੰਗਤ ਪਰ ਕਰੁਣਾ ਕੀਜੈ, ਬਾਬਾ ਬੁੱਢਾ ਸਾਹਿਬ ਗੁਰੂ ਕੀ ਸਤਸੰਗਤ ਤੇਰੇ ਉੱਪਰ ਕਿਰਪਾ ਕਰੀਏ। ਸਰਨ ਆਪ ਕੀ ਪਰੀ ਲਿਖੀ ਜਹੈ, ਆਪ ਜੀ ਦੀ ਹੈ ਬਾਬਾ ਬੁੱਢਾ ਸੰਗਤ ਸ਼ਰਨ ਪਈਏ, ਜਾਣ ਲਈਏ ਸਮਝ ਲਈਏ। ਸੁਨਤ ਬਿਨੈ ਕਹੁ ਬੁੱਢਾ ਬੋਲਿਓ, ਸਿਹੜੇ ਬੇਨਤੀ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਬੋਲੇ। ਲੈਨੇ ਕਿਸ ਕਾਰਨ ਤੁਮਰੋ ਮਨ ਡੋਲਿਓ ਗੁਰੂ ਕੇ ਸਿੱਖੋ ਕਿਸ ਕਾਰਨ ਕਰਕੇ ਕਿਸ ਵਜ੍ਹਾ ਕਰਕੇ ਮਹਾਨਾ ਤੁਹਾਡਾ ਮਨ ਇੰਨਾ ਡੋਲ ਗਿਆ ਹੈ ਮੇਰੇ ਉਚਿਤ ਕੌਣ ਸੋ ਕਾਮ ਮੇਰੇ ਕਹਿੰਦੇ ਕਿਹੜਾ ਕੋਈ ਐਸਾ ਕੰਮ ਕਰਨ ਯੋਗ ਹੈ ਕਰਾ ਸੋ ਕਹੋ ਸਕਲ ਅਭਿਰਾਮ ਕਹਿੰਦੇ ਉਹ ਚੰਗੀ ਤਰ੍ਹਾਂ ਕਹੋ ਮੈਂ ਸੋਹਣੇ ਢੰਗ ਨਾਲ ਜ਼ਰੂਰ ਕੰਮ ਕਰਾਂਗਾ ਇੱਕ ਸਿੱਖ ਕੀ ਸੇਵਾ ਫਲ ਮਹਾਨ ਗੁਰਸਿੱਖੋ ਇੱਕ ਸਿੱਖ ਦੀ ਜਿਹੜੀ ਸੇਵਾ ਕਰਨੀ ਉਹਦਾ ਬੜਾ ਭਾਰੀ ਫਲ ਹੁੰਦਾ ਹੈ ਕਰਨ ਵਾਲੇ ਸੰਗਤ ਸੇਵ ਪਾਈ ਹੈ ਕਹਾ ਗੁਰਸਿੱਖਾਂ ਦੀ ਸੰਗਤ ਦੀ ਸੇਵਾ ਮਿਲ ਜੇ ਤਾਂ ਫਿਰ ਕੀ ਕਿੱਥੇ ਪਾਈ ਨੀ ਸੰਗਤ ਦੀ ਸੇਵਾ ਤਾਂ ਸਿੱਖਾਂ ਦੀ ਸੰਗਤ ਬਹੁਤ ਹੀ ਸੰਗਤ ਦੀ ਸੇਵਾ ਤਾਂ ਫਿਰ ਕਿੱਥੇ ਪਾਈ ਤੇ ਭਾਗਾਂ ਨਾਲ ਹੀ ਮਿਲਦੀ ਹੈ ਜਿਸ ਪਰ ਸਤਿਗੁਰ ਹੋਏ ਕਿਰਪਾਲ ਆਹੇ ਵੀ ਗੁਰੂ ਕੇ ਸਿੱਖੋ ਜਿਹਦੇ ਉੱਪਰ ਸਤਿਗੁਰੂ ਦਿਆਲੂ ਕਿਰਪਾਲੂ ਹੋ ਜਾਂਦੇ ਹਨ ਨਿਜ ਦਾਸਨ ਕੀ ਦੇ ਤਪ ਕਾਲ ਉਸਨੂੰ ਫਿਰ ਸਤਿਗੁਰੂ ਸਾਹਿਬ ਜੀ ਆਪਣੇ ਜਿਹੜੇ ਉਹਨਾਂ ਦੇ ਖਾਸ ਦਾਸ ਜਿਹਨਾਂ ਤੇ ਬਖਸ਼ਿਸ਼ ਹੋਈ ਹੈ ਅਨੁਭਵ ਗਿਆਨ ਬਖਸ਼ਿਆ ਉਹਨਾਂ ਨੂੰ ਆਪਣੀ ਸੇਵਾ ਬਖਸ਼ ਦਿੰਦੇ ਆਪਣੇ ਦਾਸਾਂ ਦੀ ਸੰਗਤ ਕਹਿਓ ਤਬ ਹੈ ਕਰ ਬੰਦ ਸੰਗਤਾਂ ਨੇ ਹੱਥ ਜੋੜ ਕੇ ਕਿਹਾ ਹੈ ਗੁਰਬਿਨ ਵਿਆਕੁਲ ਉਰ ਸਿੱਖ ਬ੍ਰਿੰਦ ਬਾਬਾ ਬੁੱਢਾ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਅਲੋਪ ਹੋਣੇ ਕਰਕੇ ਸਮੂਹ ਸਿੱਖ ਸੰਗਤਾਂ ਬੜੀਆਂ ਵਿਆਕੁਲ ਹਨ ਇਸ ਸਮੇਂ ਕਹਾਂ ਗਏ ਨਹਿ ਜਾਨੀ ਜਾਏ ਗੁਰੂ ਅਮਰਦਾਸ ਸਾਹਿਬ ਜੀ ਕਿੱਥੇ ਚਲੇ ਗਏ ਸਾਥੋਂ ਤਾਂ ਗਿਆਨੀਆਂ ਤੋਂ ਇਹ ਸਮਝੀ ਨਹੀਂ ਜਾ ਰਹੀ ਗੱਲਬਾਤ ਜਥਾ ਅਚਾਨਕ ਰੱਬ ਅਸਤਾਏ ਇਹ ਤਾਂ ਗੱਲ ਐਂ ਹੋ ਗਈ ਜਿਵੇਂ ਸੂਰਜ ਅਚਨਚੇਤ ਹੀ ਛੁਪ ਜਾਏ ਅਸਤ ਹੋ ਜਾਏ ਮਸਤਕ ਟੇਕ ਹੈ ਤਾਹੇ ਅਗਾਰੀ ਦੱਸੋ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਤਾਂ ਪਤਾ ਹੀ ਨੀ ਵੀ ਕਿੱਧਰ ਚਲੇ ਗਏ ਕਿੱਥੇ ਅਲੋਪ ਹੋ ਗਏ ਸਤਿਗੁਰੂ ਤੋਂ ਬਗੈਰ ਹੁਣ ਅਸੀਂ ਕਾਹੇ ਅਗਾਰੀ ਤਾਹੇ ਦੇ ਅਰਥ ਕਾਹੇ ਅਰਥ ਸ਼ੁੱਧ ਪਾਠ ਕਿਹਦੇ ਅੱਗੇ ਮੱਥਾ ਟੇਕੀਏ ਰਹਿ ਬੈਠ ਅਬ ਕੌਣ ਅਧਾਰੀ ਹਾਂ ਇਸ ਤਰ੍ਹਾਂ ਸਤਿਗੁਰੂ ਤੋਂ ਬਗੈਰ ਹੁਣ ਕਿਹਦੇ ਆਸਰੇ ਹੋ ਕੇ ਇਸ ਤਰ੍ਹਾਂ ਸਭਾ ਵਿੱਚ ਬੈਠੀਏ ਜਿਮ ਤਾਰਨ ਮਹਿ ਚੰਦ ਬਿਰਾਜਤ ਪੂਰਨਵਾਸੀ ਦਾ ਜਿਹੜਾ ਚੰਦਰ ਮੈਂ ਤਾਰਿਆਂ ਵਿੱਚ ਸਜਦਾ ਹੈ ਤਿਮ ਸੰਗਤ ਮਹਿ ਸਤਿਗੁਰ ਛੱਜ ਹੈ ਗੁਰੂ ਕੀਆਂ ਸਿੱਖ ਸੰਗਤਾਂ ਵਿੱਚ ਸਤਿਗੁਰੂ ਅਮਰਦਾਸ ਸਾਹਿਬ ਜੀ ਸਜਦੇ ਵਜਦੇ ਸਨ ਜਿਸ ਕੋ ਆਪ ਸਤਾ ਸਥਾਪਹ ਗੁਰ ਕਰ ਬਾਬਾ ਬੁੱਢਾ ਸਾਹਿਬ ਜੀ ਜਿਸ ਨੂੰ ਆਪ ਜੀ ਗੁਰੂ ਬਣਾ ਕਰਕੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਥਾਪ ਦਿੰਦੇ ਹੋ ਇਸਤ ਕਰ ਦਿੰਦੇ ਹੋ ਤਿਸ ਕੋ ਸੰਗਤ ਮਨ ਹੈ ਸਿਰ ਧਾ ਮਨ ਹੈ ਸਿਰ ਧਰ ਗੁਰੂ ਕੀਆਂ ਸਿੱਖ ਸੰਗਤਾਂ ਸੀਸ ਰੱਖ ਰੱਖ ਕੇ ਮਨ ਦੀਆਂ ਪੂਜਦੀਆਂ ਹਨ ਇਮ ਸੁਣ ਕੇ ਨਿਜ ਦੇ ਸਭ ਕਾਨ ਇਸ ਤਰ੍ਹਾਂ ਸਾਰੀ ਜਿਹੜੀ ਗੱਲਬਾਤ ਕੰਨ ਦੇ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਸੁਣ ਲਈ ਹੈ ਬੁੱਢੇ ਤਬ ਹੈ ਲਗਾਇਓ ਧਿਆਨ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਅੰਤਰਮੁਖ ਬਿਰਤੀ ਕਰ ਲਈ ਹੈ ਧਿਆਨ ਲਗਾ ਲਿਆ ਹੈ ਗੁਰੂ ਦੇ ਵਿੱਚ ਅਤੇ ਸਿੱਖ ਵਿੱਚ ਇੰਨਾ ਹੀ ਫਰਕ ਹੈ ਵੀ ਗੁਰੂ ਨੂੰ ਸੁਤੇਸੇ ਦੀ ਕੋਈ ਧਿਆਨ ਲਾਉਣ ਦੀ ਲੋੜ ਨਹੀਂ ਸਰਬਗਤਾ ਹੈ ਸਭ ਕੁਝ ਦਾ ਪਤਾ ਹੈ ਸਿੱਖ ਨੇ ਜੇ ਪਤਾ ਲਾਉਣਾ ਉਹਨੂੰ ਫਿਰ ਧਿਆਨ ਲਾਉਣਾ ਪਊਗਾ ਅੰਤਰਮੁਖ ਹੋਣਾ ਫਿਰ ਪਤਾ ਚੱਲੂਗਾ ਵੀ ਕੀ ਹੋ ਰਿਹਾ ਕਿੱਥੇ ਕਿਵੇਂ ਹੈ ਹਾਂ ਇਸ ਕਰਕੇ ਜੀਵ ਜਿਹੜਾ ਹੈ ਜੀਵ ਹੈ ਜੀਵ ਕੋਟੀ ਵਿੱਚ ਹੈ ਗੁਰੂ ਹੈ ਜੀਵ ਕੋਟੀ ਤੋਂ ਬਾਹਰ ਹੈ ਭਾਵੇਂ ਉਹਨੂੰ ਗੁਰੂ ਨੂੰ ਸਾਰਾ ਕੁਝ ਪਤਾ ਪਰ ਇਹ ਹੈ ਵੀ ਉਹਨੂੰ ਸੁਤੇ ਸਦੀ ਹੈ ਵੀ ਜੋ ਕੁਛ ਬ੍ਰਹਿਮੰਡ ਵਿੱਚ ਹੋ ਰਿਹਾ ਉਹਨੂੰ ਗੁਰੂ ਨੂੰ ਧਿਆਨ ਲਾ ਕੇ ਦੇਖਣ ਦੀ ਲੋੜ ਨਹੀਂ ਹੈ ਸਿੱਖ ਨੇ ਦੇਖਣਾ ਹੋਵੇ ਫਿਰ ਉਹਨੂੰ ਅੰਤਰਮੁਖ ਕਰਨੀ ਪਈ ਉੱਧਰ ਧਿਆਨ ਦੇਣਾ ਪਊਗਾ ਗੁਰੂ ਅਤੇ ਸਿੱਖ ਦੇ ਵਿੱਚ ਇੰਨਾ ਜਿਵੇਂ ਅਸਮਾਨ ਜਿੰਨਾ ਫਰਕ ਹੈ। ਗੁਰੂ ਨੂੰ ਸੁੱਤੇ ਸਿੱਧੀ ਸੋਝੀ ਹੈ, ਗੁਰੂ ਸਿੱਖ ਨੇ ਸੋਝੀ ਲੈਣੀ ਹੈ ਤੇ ਉਹਨੂੰ ਧਿਆਨ ਲਾਉਣਾ ਪਊਗਾ। ਇੱਕ ਘਟਕਾ ਲੱਗ ਦ੍ਰਿਗ ਨਹਿ ਖੋਲੇ, ਹਾਂ ਇਸ ਤਰ੍ਹਾਂ ਧਿਆਨ ਲਾ ਕੇ ਬੈਠੇ ਰੇ ਘੜੀ ਤੱਕ ਨੇਤਰ ਨੀ ਬਾਬਾ ਬੁੱਢਾ ਸਾਹਿਬ ਜੀ ਨੇ ਖੋਲੇ ਨੇ। ਬੈਠੇ ਸੰਗਤ ਜੁਗਤ ਅਡੋਲੇ, ਇਹ ਸੰਗਤਾਂ ਦੇ ਸਮੇਤ ਅਡੋਲ ਹੋ ਕੇ ਆਪ ਜੀ ਬੈਠੇ ਹਨ। ਤੀਨ ਲੋਕ ਮਹਿ ਖੋਜਨ ਕੀਨੇ, ਤਿੰਨਾਂ ਲੋਕਾਂ ਵਿੱਚ ਹੀ ਮਹਾਰਾਜ ਨੂੰ ਲੱਭਣਾ ਕੀਤਾ ਹੈ ਇਸ ਤਰ੍ਹਾਂ ਧਿਆਨ ਲਾ ਕੇ। ਸਤਿਗੁਰ ਵਿਦਤ ਨਹੀਂ ਕਿਤ ਚੀਨੇ, ਹਾਂ ਸਤਿਗੁਰੂ ਸਾਹਿਬ ਜੀ ਪ੍ਰਗਟ ਰੂਪ ਵਿੱਚ ਕਿਤੇ ਨਹੀਂ ਜਾਣੇ ਗਏ ਹਨ। ਛਪੇ ਕਹੂੰ ਪੁੰਨ ਦੇਖਤ ਭਇਓ, ਮਹਾਰਾਜ ਤਾਂ ਤਿੰਨਾਂ ਲੋਕਾਂ ਵਿੱਚ ਤਾਂ ਦਿਸਣੀ ਕਿੱਥੇ ਕਹਿੰਦੇ ਅਲੋਪ ਹੋ ਗਏ ਹੈ, ਫਿਰ ਕਹਿੰਦੇ ਧਿਆਨ ਲਾ ਕੇ ਦੇਖ ਰਿਹਾ ਹੈ। ਥਾਨ ਅਨੇਕ ਖੋਜਬੋ ਕੀਓ, ਅਨੇਕਾਂ ਕਹਿੰਦੇ ਜਿਹੜੇ ਥਾਂ ਟਿਕਾਣੇ ਉਹ ਖੋਜ ਕੀਤੀ। ਬਾਬਾ ਬੁੱਢਾ ਸਿੰਘ ਖੰਡਾ ਪ੍ਰਮੰਡਾ ਵਿੱਚ ਫਿਰਿਆ ਹੈ ਧਿਆਨ ਰਾਹੀਂ। ਜਾਣਿਓ ਮਨ ਮਹਿ ਤਬ ਗੁਰ ਫੁਰੇ, ਕਹਿੰਦੇ ਤਦੋਂ ਕਹਿੰਦੇ ਗੁਰੂ ਮਹਾਰਾਜ ਦਾ ਸੁਹਰਨ ਹੋ ਗਿਆ, ਪੂਰਾ ਹੋਇਆ ਤਦੋਂ ਜਾਣ ਲਿਆ ਬਾਬਾ ਬੁੱਢਾ ਸਾਹਿਬ ਜੀ ਨੇ ਮਨ ਵਿੱਚ। ਪਰਵਿਰਸ਼ੇ ਕੋਸ਼ਠ ਅੰਤਰ ਦੁਰੇ, ਗੁਰੂ ਅਮਰਦਾਸ ਸਾਹਿਬ ਜੀ ਕਿਧਰੇ ਨਹੀਂ ਗਏ, ਆਪਣਾ ਜਿਹੜਾ ਬਸਤਰ ਕੇ ਨਗਰ ਵਿੱਚ ਬਾਹਰ ਖੇਤਾਂ ਵਿੱਚ ਕੁੱਠ ਹੈ ਨਾ, ਉਹਦੇ ਵਿੱਚ ਲੋਕ ਹੋਏ ਬੈਠੇ। ਦਰ ਚਿਣ ਰਾਖਿਓ ਵਹਿਰ ਨਾ ਕਾਹੂੰ, ਹਾਂ ਇਸ ਤਰ੍ਹਾਂ ਧਿਆਨ ਦੁਆਰਾ ਦੇਖ ਲਿਆ ਵੀ ਆਪਣਾ ਖੇਤ ਦਾ ਜਿਹੜਾ ਮਕਾਨ ਉਹਦਾ ਦਰਵਾਜ਼ਾ ਵੀ ਚਿਣ ਕੇ ਰੱਖਿਆ, ਉਹ ਵੀ ਬੰਦ ਕੀਤਾ ਹੋਇਆ। ਕਰ ਸਮਾਧ ਬੈਠੇ ਤਿਸ ਮਾਹੂੰ, ਉਹ ਜਿਹੜਾ ਆਪਣਾ ਖੇਤ ਦਾ ਮਕਾਨ ਹੈ ਉਹਦੇ ਵਿੱਚ ਸਮਾਧੀ ਲਾ ਕੇ ਮਹਾਰਾਜ ਜੀਓ ਬੈਠੇ ਹੋਏ ਇਸ ਸਮੇਂ। ਸਗਰੋ ਖੋਜ ਧਿਆਨ ਮਹਿ ਦੇਖ, ਕਹਿੰਦੇ ਸਾਰੀ ਜਿਹੜੀ ਖੋਜ ਆ ਉਹ ਧਿਆਨ ਦੁਆਰਾ ਕਰਕੇ ਦੇਖ ਲਿਆ ਜਾਣ ਲਿਆ ਹੈ। ਖੋਲੇ ਲੋਚਨ ਬੀਜ ਅਸੇਖ, ਇੰਨੇ ਗੁਰੂ ਕੇ ਸਿੱਖ ਬੈਠੇ ਇਰਦ ਗਿਰਦ ਸਾਰਿਆਂ ਵਿੱਚ ਬੈਠਿਆ ਹੋਇਆ ਨੇ, ਬਾਬਾ ਬੁੱਢਾ ਸਾਹਿਬ ਨੇ ਫਿਰ ਨੇਤਰ ਖੋਲ ਲਏ। ਔਰ ਵਿਚਾਰ ਇਮਕੀਨ ਵਿਸਾਲਾ, ਫਿਰ ਵੀ ਬਾਬਾ ਬੁੱਢਾ ਸਾਹਿਬ ਜੀ ਮਹਾਨ ਨੇ, ਇਹਦੇ ਵਿੱਚੋਂ ਵਿਚਾਰ ਕੀਤੀ। ਕਰੋ ਬਤਾਵਨ ਜੇ ਇਸ ਕਾਲਾ, ਧਿਆਨ ਦੁਆਰਾ ਮੈਨੂੰ ਹੁਣ ਪਤਾ ਤਾਂ ਚੱਲ ਗਿਆ ਵੀ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਖੇਤ ਦਾ ਜਿਹੜਾ ਮਕਾਨ ਉਹਦੇ ਵਿੱਚ ਸਮਾਧੀ ਲਾ ਕੇ ਅੰਦਰ ਅਲੋਪ ਹੋਏ ਬੈਠੇ ਹੈ। ਪਰ ਜੇ ਇਸ ਸਮੇਂ ਮੈਂ ਗੁਰਸਿੱਖਾਂ ਨੂੰ ਦੱਸ ਦਿੱਤਾ ਵੀ ਗੁਰੂ ਮਹਾਰਾਜ ਆਪਣੇ ਖੇਤ ਵਿੱਚ ਬੈਠੇ ਹੈ, ਸਤਿਗੁਰ ਅਮੁਕ ਸਥਾਨ ਸੁਹਾਏ, ਸਤਿਗੁਰੂ ਜੀ ਤਾਂ ਹੁਣ ਫਲਾਨੇ ਸਥਾਨ ਤੇ ਸੋਭ ਨੀਕ ਅੰਤਰ ਛਪੇ ਸਮਾਧ ਲਗਾਏ, ਆਪਣੇ ਮਕਾਨ ਦੇ ਵਿੱਚ ਹੀ ਸਮਾਧੀ ਲਾ ਕੇ ਛੁਪੇ ਹੋਏ ਹੈ। ਤਬ ਅਜਮਤ ਜਾਹਰ ਹੋਏ ਜਾਏ, ਗੁਰੂ ਨਾਨਕ ਸਾਹਿਬ ਜੀ ਨੇ ਮੈਨੂੰ ਤਾਕਤ ਬਖਸ਼ੀ ਉਹ ਤਾਂ ਪ੍ਰਗਟ ਹੋ ਜੇ, ਉਹਦਾ ਪਤਾ ਚੱਲ ਗਈ ਬਾਬਾ ਬੁੱਢਾ ਕੋਲ ਤਾਕਤ ਹੈਗੀ ਹੈ। ਨੀਕੀ ਰੀਤ ਨਹੀਂ ਇਸ ਪਾਏ, ਇਸ ਤਰ੍ਹਾਂ ਜਿਹੜਾ ਕਰਨਾ ਨਾ ਸਿੱਖਾਂ ਨੂੰ ਹੁਣੇ ਦੱਸਦਾ ਤਾਂ ਮੇਰੇ ਲਈ ਚੰਗੀ ਰੀਤੀ ਨਹੀਂ ਹੈ। ਅਪਰ ਫਰੇਬ ਕਰੀ ਜਾ ਕੋਈ, ਵਿਚਾਰਾ ਕਰਦੇ ਵੀ ਹੋਰ ਨਾ ਹੋਰ ਕੋਈ ਢੰਗ ਤਰੀਕਾ ਜਾ ਆਪਾਂ ਕਰੀਏ। ਜਿਮਤੇ ਸਤਿਗੁਰ ਦਰਸ਼ਨ ਹੋਈ, ਜਿਸ ਤਰ੍ਹਾਂ ਗੁਰੂ ਮਹਾਰਾਜ ਦੇ ਦਰਸ਼ਨ ਵੀ ਹੋ ਜਾਣ ਤੇ ਮੇਰੀ ਤਾਕਤ ਦਾ ਗੁਰਸਿਆਂ ਨੂੰ ਗੁਰਸਿੱਖਾਂ ਨੂੰ ਵੀ ਪਤਾ ਨਾ ਚੱਲੇ। ਸਭ ਸੰਗਤ ਸੰਗ ਬਾਕ ਸੁਣਾਵਾ, ਸਵੇਰੇ ਵਿਚਾਰ ਕਰਕੇ ਸਾਰੀਆਂ ਸੰਗਤਾਂ ਨੂੰ ਬਚਨ ਸੁਣਾਇਆ ਹੈ। ਸ੍ਰੀ ਗੁਰ ਸਭਨ ਬਿਖਾਦ ਮਿਟਾਵਾ, ਗੁਰੂ ਮਹਾਰਾਜ ਨੇ ਤਾਂ ਵੀ ਸਾਰਿਆਂ ਦਾ ਜਿਹੜਾ ਦੁੱਖ ਕਲੇਸ਼ ਮਿਟਾਈ ਦਿੱਤਾ ਹੈ। ਨਹੀਂ ਚਿੰਤ ਕੀ ਜਹ ਮਮ ਪਿਆਰੇ, ਇਸ ਕਰਕੇ ਵੀ ਸਾਡੇ ਪਿਆਰੇ ਕੋਈ ਚਿੰਤਾ ਨਾ ਕਰੀਏ। ਸਭਨ ਸਹਾਇਕ ਕਾਰਜ ਸਾਰੇ, ਸਤਿਗੁਰੂ ਸਾਰਿਆਂ ਦੇ ਸਹਾਇਕ ਹੈ, ਸਾਰਿਆਂ ਦੇ ਕਾਰਜ ਸਵਾਰਨ ਵਾਲੇ ਤੇ ਸਵਾਰਨਗੇ ਹੁਣ ਵੀ। ਸਤਿਗੁਰ ਸਿਮਰਹੋ ਪ੍ਰੇਮ ਵਿਸਾਲੇ, ਗੁਰੂ ਕੇ ਸਿੱਖੋ ਸਤਿਗੁਰੂ ਨੂੰ ਹੁਣ ਬਹੁਤਾ ਪ੍ਰੇਮ ਕਰਕੇ ਤੁਸੀਂ ਚੇਤੇ ਕਰੋ। ਮਿਲਹਿ ਗੁਰੂ ਸਭ ਲੇਹ ਸੰਭਾਲੇ, ਗੁਰੂ ਮਹਾਰਾਜ ਆਪ ਵੀ ਕਹਿੰਦੇ ਮਿਲ ਜਾਣਗੇ ਤੇ ਸੰਭਾਲ ਲੈਣਗੇ ਸਾਨੂੰ ਸਾਰਿਆਂ ਨੂੰ। ਚਲ ਹੋ ਸਕਲ ਹੀ ਗੋਇੰਦ ਵਾਲਾ ਲਾਵੇ ਗੁਰ ਸਿੱਖੋ, ਜਿੱਥੋਂ ਗੁਰੂ ਅਮਰਦਾਸ ਸਾਹਿਬ ਜੀ ਅਲੋਪ ਹੋਏ ਉਹ ਗੋਇੰਦਵਾਲ ਸਾਹਿਬ ਕੇ ਆਪਾਂ ਸਾਰੇ ਹੁਣ ਚੱਲੋ ਦੋ। ਮੈਂ ਵੀ ਅਬ ਤੁਮਰੇ ਸੰਗ ਚਾਲਾਂ, ਮੈਂ ਵੀ ਗੁਰੂ ਕਾ ਸਿੱਖ ਹਾਂ, ਮੈਂ ਵੀ ਤੁਹਾਡੇ ਨਾਲ ਹੁਣ ਚੱਲਦਾ ਗੋਇੰਦਵਾਲ ਸਾਹਿਬ ਨੂੰ। ਗਮਨ ਕਰਿਓ ਸਭ ਕੇਰ ਅਗਾਰੀ, ਇਸ ਤਰ੍ਹਾਂ ਕਹਿ ਕੇ ਸਾਰਿਆਂ ਤੋਂ ਅੱਗੇ ਹੋ ਕੇ ਬਾਬਾ ਬੁੱਢਾ ਸਾਹਿਬ ਨੇ ਚਾਲਾ ਮਾਰਿਆ, ਚੱਲਣਾ ਕੀਤਾ ਹੈ। ਹਰਖਤ ਸੰਗਤ ਚੱਲੀ ਪਿਛਾਰੀ, ਜਿੰਨੇ ਗੁਰੂ ਕੀ ਸਿੱਖ ਸੰਗਤ ਹੈ ਖੁਸ਼ ਹੋ ਕੇ ਬਾਬਾ ਬੁੱਢਾ ਸਾਹਿਬ ਦੇ ਪਿੱਛੇ ਪਿੱਛੇ ਚੱਲ ਪਈ। ਤੂਰਨ ਹੀ ਸਭ ਪੁਰ ਮਹਿ ਆਏ, ਬੜੀ ਛੇਤੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆ ਗਏ। ਗੁਰਬਿਨ ਨਗਰ ਨਾ ਸਦਨ ਸੁਹਾਏ, ਗੁਰੂ ਅਮਰਦਾਸ ਸਾਹਿਬ ਤੋਂ ਬਗੈਰ ਜਿੰਨਾ ਇਹ ਸਾਰਾ ਨਗਰ ਕਹਿੰਦੇ ਕੋਈ ਚੰਗਾ ਨੀ ਦਿਸ ਰਿਹਾ, ਖਾਲੀ ਜਾ ਦਿਸ ਰਿਹਾ। ਜਥਾ ਸੁਰਗ ਮਗਵਾ ਬਿਨ ਹੋਏ, ਇਸ ਤਰ੍ਹਾਂ ਕਹਿੰਦੇ ਜਿਹੜਾ ਸਵਰਗ ਇੰਦਰ ਤੋਂ ਬਗੈਰ ਹੋ ਜਾਵੇ। ਨਰ ਨਾਰੀ ਚਿੰਤਾ ਚਿਤ ਸੋਏ, ਇਸ ਤਰ੍ਹਾਂ ਕਹਿੰਦੇ ਗੋਇੰਦਵਾਲ ਦੇ ਜਿੰਨੇ ਮਾਈ ਭਾਈ ਇਸਤਰੀ ਪੁਰਸ਼ ਸਾਰੇ ਚਿੰਤਾ ਵਿੱਚ ਲੀਨ ਹੋਏ ਪਏ। ਪੂਰਬ ਬੁੱਢਾ ਗਇਓ ਚੁਬਾਰੇ, ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜਿੱਥੇ ਚੁਬਾਰਾ ਸਾਹਿਬ ਸਥਾਨ ਉੱਥੇ ਗਿਆ ਹੈ। ਬਿਨਾਂ ਬਚਨ ਹੋਏ ਖਰੇ ਉਚਾਰੇ, ਖੜਿਆ ਹੋ ਕੇ ਬੇਨਤੀ ਦੇ ਬਚਨ ਕਹੇ। ਸ੍ਰੀ ਸਤਿਗੁਰ ਸੰਗਤ ਦਿਸ ਹੇ ਰਹੋ, ਗੁਰੂ ਅਮਰਦਾਸ ਸਾਹਿਬ ਮਹਾਰਾਜ ਆਪਣੀਆਂ ਸਿੱਖ ਸੰਗਤਾਂ ਦੀ ਤਰਫ ਤੁਸੀਂ ਤੱਕੋ। ਅਪਰ ਭਾਰਤਾ ਹਿਰਦੈ ਨਿਬੇ ਰਹੋ, ਜਿਹੜੇ ਹਿਰਦੇ ਵਿੱਚ ਵੀ ਇਹ ਦਾਤੂ ਨੇ ਆਹ ਕੁਛ ਕਿਹਾ ਹੈ ਤੇ ਉਹ ਮਹਾਰਾਜ ਆਪਣੇ ਹਿਰਦੇ ਵਿੱਚੋਂ ਦੂਰ ਕਰ ਦਿਓ ਜੀ, ਕੱਢ ਦਿਓ ਜੀ। ਚਿੰਤਾ ਤਰ ਉਦਬੇਗ ਸਮੇਤ, ਜਿੰਨੀਆਂ ਸਿੱਖ ਸੰਗਤਾਂ ਮਹਾਰਾਜ ਚਿੰਤਾ ਦੇ ਜਿਹੜਾ ਉਦਵੇਗ ਜੀ ਵਿਆਕਲਤਾ ਹੈ ਉਹਦੇ ਨਾਲ ਜਿੰਨੀਆਂ ਸਿੱਖ ਸੰਗਤਾਂ ਹਨ ਜਿਹੜਾ ਵਿਆਕਲਤਾ ਉਹਦੇ ਨਾਲ ਆਤਰ ਕੀ ਇਹ ਵਿਆਕਲ ਹਨ, ਇਹ ਦੁਖੀ ਹਨ। ਪ੍ਰਭ ਜੀ ਸੁਣੈ ਪਰੇ ਨਿਕੇਤ, ਇਸ ਕਰਕੇ ਇਹ ਪਰਮੇਸ਼ਰ ਰੂਪ ਸਤਿਗੁਰੂ ਆਪ ਤੋਂ ਬਗੈਰ ਤਾਂ ਇਹ ਜਿਹੜੇ ਸੋਹਣੇ ਮਕਾਨ ਸੁਣੇ ਪਏ ਖਾਲੀ ਪਏ ਹਨ। ਤੁਮ ਬਿਨ ਕਿਸ ਹੈ ਨਾ ਲਾਗਤ ਆਠੇ, ਤੋਂ ਬਗੈਰ ਹੁਣ ਜਿਹੜੇ ਮਕਾਨ ਸੀ ਕੋਈ ਚੰਗੇ ਨਹੀਂ ਲੱਗ ਰਹੇ। ਖਾਣ ਪਾਨ ਕੀ ਰੁਚ ਨਹਿ ਆਪਦੇ ਗੁਰਸਿੱਖਾਂ ਨੂੰ ਤਾਂ ਮਾਰਾ ਖਾਣ ਪਾਣ ਦੀ ਕੋਈ ਰੁਚੀ ਨਹੀਂ ਹੈ, ਕੋਈ ਜੀ ਨਹੀਂ ਕਰਦਾ ਹੈ। ਸੰਕਟ ਸਭ ਕੋ ਹਰਹੋ ਕਿਰਪਾਲਾ, ਇਸ ਕਰਕੇ ਹੇ ਦਿਆਲੂ ਕਿਰਪਾਲੂ ਸਤਿਗੁਰੂ ਅਮਰਦਾਸ ਸਾਹਿਬ ਜੀ ਆਪਣੀ ਸੰਗਤ ਦਾ ਦੁੱਖ ਨਾਸ ਕਰੋ ਜੀ। ਦੇਹ ਦਰਸ ਆਪਣ ਇਸ ਕਾਲਾ, ਇਸ ਸਮੇਂ ਮਾਰਾ ਪ੍ਰਗਟ ਹੋ ਕੇ ਦਰਸ਼ਨ ਦੇਵੋ ਜੀ। ਇਮ ਕਹਿ ਵਹਿਰ ਸਰਬ ਮੈਂ ਵੈਸੇ, ਇਸ ਤਰ੍ਹਾਂ ਚੁਬਾਰਾ ਸਾਹਿਬ ਕੇ ਬੇਨਤੀ ਕਰਕੇ ਫਿਰ ਬਾਹਰ ਆ ਕੇ ਸੰਗਤਾਂ ਵਿੱਚ ਬਾਬਾ ਬੁੱਢਾ ਸਾਹਿਬ ਜੀ ਬੈਠ ਗਏ। ਪੂਜਤ ਇਹ ਪ੍ਰਸੰਗ ਭਾ ਕੈਸੇ, ਫਿਰ ਪੁੱਛਣ ਲੱਗੇ ਵੀ ਗੁਰੂ ਅਮਰਦਾਸ ਸਾਹਿਬ ਜੀ ਇਹ ਜਿਹੜਾ ਅਲੋਪ ਹੋਣ ਦੀ ਗੱਲਬਾਤ ਹੈ ਪ੍ਰਸੰਗ ਕਿਸ ਤਰ੍ਹਾਂ ਹੋ ਗਿਆ, ਗੁਰੂ ਮਹਾਰਾਜ ਜੀ ਕਿਉਂ ਇੱਥੋਂ ਚਲੇ ਗਏ, ਗੱਲ ਕੀ ਬਣੀ। ਨਿਕਸੇ ਸਤਿਗੁਰ ਕੌਣ ਸਮੇਂ ਹੈ, ਫਿਰ ਇਹ ਵੀ ਦੱਸੋ ਵੀ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਤੋਂ ਕਿਹੜੇ ਸਮੇਂ ਨਿਕਲ ਗਏ। ਖੋਜੈ ਖੋਜ ਬਤਾਓ ਹਮੇ ਹੈ, ਸਾਨੂੰ ਪਹਿਲਾਂ ਇਹ ਸਾਰੀ ਗੱਲ ਦੱਸੋ ਫਿਰ ਆਪਾਂ ਸਾਰੀ ਤਰ੍ਹਾਂ ਦੀ ਜਿਹੜੀ ਖੋਜ ਢੂੰਡਾ ਖੋਜ ਲਵਾਂਗੇ, ਢੂੰਡ ਕਰ ਲਵਾਂਗੇ। ਕਹਿਓ ਸਭਨ ਗੁਰ ਅੰਗਦ ਤਾਤਾ, ਸਾਰੇ ਗੁਰਸਿੱਖਾਂ ਨੇ ਕਿਹਾ ਵੀ ਇੱਥੇ ਗੁਰੂ ਅਮਰਦਾਸ ਸਾਹਿਬ ਦਾ ਗੁਰੂ ਅੰਗਦ ਸਾਹਿਬ ਦਾ ਛੋਟਾ ਪੁੱਤਰ ਦਾਤੂ ਆਇਆ ਸੀ। ਆਏ ਪ੍ਰਹਾਰੀ ਗੁਰ ਕੇ ਲਾਤਾ, ਉਹਨੇ ਆਉਂਦਿਆਂ ਸਾਰ ਗੁਰੂ ਅਮਰਦਾਸ ਸਾਹਿਬ ਜੀ ਦੀ ਲੱਤ ਮਾਰ ਦੇਣਾ ਕੀਤੀ ਸੀ। ਅਰਧ ਨਿਸ਼ਾ ਮਹਿ ਨਿਕਸੇ ਪੁਰ ਤੇ, ਗੁਰੂ ਅਮਰਦਾਸ ਸਾਹਿਬ ਜੀ ਅੱਧੀ ਕੁ ਰਾਤ ਨੂੰ ਗੋਇੰਦਵਾਲ ਸਾਹਿਬ ਤੋਂ ਨਿਕਲ ਗਏ ਸਨ। ਉਹ ਜਾਣ ਹੈ ਗਮਨ ਹੈ ਕਿਸ ਧਿਰ ਤੇ, ਹਾਏ ਬਾਬਾ ਬੁੱਢਾ ਸਾਹਿਬ ਕੌਣ ਸਾਡੇ ਵੀ ਜਾਣੋ ਵੀ ਕਿਹੜੀ ਤਰਫ ਸਤਿਗੁਰੂ ਅੱਧੀ ਰਾਤ ਨੂੰ ਚਲੇ ਗਏ। ਪੀਛੇ ਦਾਤੂ ਸਭ ਕੁਛ ਲੀਨ। ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਅੱਧੀ ਰਾਤ ਕਿਤੇ ਚਲੇ, ਬਾਅਦ ਵਿੱਚ ਦਾਤੂ ਨੇ ਜੋ ਗੁਰੂ ਘਰ ਦੇ ਸਾਜੋ ਸਮਾਨ ਸੀ ਸਭ ਕੁਛ ਲੈ ਲਿਆ ਸੀ। ਆਪਣੇ ਸਦਨ ਪਿਆਨੋ ਕੀਨ, ਆਪਣੇ ਘਰ ਖਡੂਰ ਸਾਹਿਬ ਵੱਲ ਨੂੰ ਚਾਲਾ ਮਾਰ ਦਿੱਤਾ ਸੀ। ਇੱਕ ਬੜਵਾ ਤਿੰਨ ਤਿਆਗਨ ਕਰੀ, ਇਹ ਵੀ ਬਾਬਾ ਬੁੱਢਾ ਸਾਹਿਬ ਇੱਕ ਗੁਰੂ ਅੰਗਦ ਸਾਹਿਬ ਦੀ ਅਸਵਾਰੀ ਵਾਲੀ ਜਿਹੜੀ ਘੋੜੀ ਹੈ ਉਹ ਉਹਨੇ ਦਾਤੂ ਨੇ ਛੱਡਣਾ ਕੀਤੀ ਸੀ। ਗੁਰ ਕੀ ਪ੍ਰੇ ਅਤ ਸੋ ਘਰ ਖਰੀ, ਕਹਿੰਦੇ ਉਹ ਗੁਰੂ ਅੰਗਦ ਸਾਹਿਬ ਦੀ ਘੋੜੀ ਪਿਆਰੀ ਹੈ, ਉਹ ਕਹਿੰਦੇ ਹੁਣ ਖੜੋਤੀ ਹੈ ਘਰ ਵਿੱਚ। ਇਸ ਕੋ ਦਾਤੂ ਲੇਵਨ ਲੱਗਿਓ, ਆਏ ਗੁਰੂ ਅਮਰਦਾਸ ਸਾਹਿਬ ਜੀ ਨੂੰ ਦਿੱਤੀ ਸੀ ਉਹ ਭਾਈ ਪਾਰੋ ਜੀ ਲੈ ਕੇ ਆਏ ਸੀ, ਕਹਿੰਦੇ ਉਹ ਲੈਣ ਲੱਗਿਆ ਸੀ ਘੋੜੀ ਨੂੰ। ਚੜਨ ਨਾ ਦਿਓ ਪ੍ਰਿਥੀ ਪਰ ਡਿੱਗਿਓ, ਆ ਘੋੜੀ ਨੇ ਕਹਿੰਦੇ ਦਾਤੂ ਨੇ ਚੜਨ ਹੀ ਦਿੱਤਾ ਸੀ, ਚੜ ਗਿਆ ਸੀ ਧਰਤੀ ਉੱਪਰ ਡਿੱਗ ਪਿਆ ਸੀ, ਇਹਨੇ ਡੇਗ ਦਿੱਤਾ ਸੀ। ਸਿਆਣੇ ਸੀ ਯਤਨ ਤਾਂ ਨੇ ਵਿਦ ਕੀਤੇ ਵੀ ਮੈਂ ਲੈ ਚੱਲਾਂ ਇਹ ਵੀ ਨਹੀਂ ਅਰੂਢ ਕਰ ਆਸਨ ਲਹਿਓ, ਪਰ ਘੋੜੀ ਦੇ ਉੱਪਰ ਸਵਾਰ ਹੋ ਕੇ ਕਹਿੰਦੇ ਆਸਨ ਨਹੀਂ ਲੈ ਸਕਿਆ, ਘੋੜੀ ਉੱਪਰ ਬੈਠ ਨਹੀਂ ਹੋ ਸਕਿਆ। ਚਪਲ ਤੁਰੰਗਨ ਸਤਿਗੁਰ ਪਿਆਰੀ, ਜਿਹੜੀ ਚੰਚਲ ਘੋੜੀ ਹੈ ਗੁਰੂ ਅਮਰਦਾਸ ਸਾਹਿਬ ਜੀ ਨੂੰ ਬੜੀ ਪਿਆਰੀ ਹੈ। ਰਹੀ ਆਪ ਦੀਏ ਨਹਿ ਅਸਵਾਰੀ, ਜਿਸ ਕਰਕੇ ਆਪ ਹੀ ਕਹਿੰਦੇ ਆਕੀ ਹੋ ਕੇ ਰਹਿ ਗਈ ਇਹਨੂੰ, ਦਾਤੂ ਨੂੰ ਇਹਨੇ ਸਵਾਰੀ ਨਹੀਂ ਦਿੱਤੀ, ਆਪਣੇ ਉੱਪਰ ਚੜ੍ਹ ਨਹੀਂ ਦਿੱਤਾ। ਜਾਂ ਤੇ ਗਯੋ ਤਿਆਗ ਕਰ ਸੋ, ਇਸ ਕਰਕੇ ਜਿਹੜੀ ਘੋੜੀ ਹੈ ਇਹਨੂੰ ਛੱਡ ਕੇ ਦਾਤੂ ਚਲਿਆ ਗਿਆ। ਅਪਰ ਸੰਭਾਰ ਲਿਓ ਘਰ ਸੋ, ਹੋਰ ਜਿੰਨਾ ਗੁਰੂ ਕੇ ਲੰਗਰ ਦੇ ਭਾਂਡੇ ਟਿੰਡੇ ਸੀ ਸਭ ਚੁੱਕ ਕੇ ਉਹ ਲੈ ਗਿਆ। ਦੋਹਰਾ ਸੁਣੀ ਤੁਰੰਗਨ ਬਾਰਤਾ, ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਸਵਾਰੀ ਵਾਲੀ ਘੋੜੀ ਦੀ ਗੱਲਬਾਤ ਸੁਣੀ। ਬੁੱਢੇ ਬਹੁਤ ਸੁੱਖ ਪਾਏ, ਬੁੱਢਾ ਸਾਹਿਬ ਜੀ ਨੇ ਸੁਣ ਕੇ ਬੜਾ ਸੁੱਖ ਪਾਇਆ ਹੈ। ਇਹ ਅਸਵਾਰੀ ਗੁਰੂ ਕੀ, ਠੀਕ ਹੈ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪਣੇ ਉੱਪਰ ਅਸਵਾਰੀ ਦੇਣ ਵਾਲੀ ਹੈ। ਅਜਮਤ ਜੁੱਤ ਦਰਸਾਏ, ਇਸ ਕਰਕੇ ਵੀ ਇਹਦੇ ਕਰਤੱਬ ਤੋਂ ਮੈਨੂੰ ਦਿਸਦਾ ਹੈ ਵੀ ਇਹ ਬੜੀ ਸ਼ਕਤੀ ਵਾਲੀ ਹੈ, ਤਾਕਤ ਵਾਲੀ ਹੈ। ਚੌਪਈ ਗੁਰ ਬਿਨ ਨਹੀਂ ਅਰੂਢਨ ਦੇਤ, ਇਸੇ ਕਰਕੇ ਵੀ ਗੁਰੂ ਤੋਂ ਬਗੈਰ ਤਾਂ ਆਪਣੇ ਉੱਪਰ ਕਿਸੇ ਨੂੰ ਹੋਰ ਚੜ੍ਹਨੀ ਨਹੀਂ ਦਿੰਦੀ ਹੈ। ਜਾਂ ਤੇ ਸੋ ਤਜ ਗਯੋ ਨਿਕੇਤ, ਇਸੇ ਕਰਕੇ ਜਿਹੜਾ ਦਾਤੂ ਸੀ ਇਹਨੂੰ ਕਹਿੰਦੇ ਛੱਡ ਕੇ ਇੱਥੇ ਘਰੇ ਚਲਾ ਗਿਆ ਹੈ। ਅਬ ਇਸ ਕੋ ਕੀਜਹ ਸਿਗਾਰ, ਚੰਗਾ ਵੀ ਇਹ ਜੇ ਗੁਰੂ ਕੀ ਘੋੜੀ ਸ਼ਕਤੀ ਵਾਲੀ ਇਹਨੂੰ ਚੰਗੀ ਤਰ੍ਹਾਂ ਕਹਿੰਦੇ ਸ਼ਿੰਗਾਰ ਜਾ ਲਾਣਾ ਕਰੋ, ਸ਼ਿੰਗਾਰ ਲਾ ਕੇ ਸਜਾਓ ਬਜਾਓ ਲੁਲਾਦਕ ਪਾ ਕੇ। ਪ੍ਰਥਮ ਸਨਾਨ ਹੋ ਸੁੰਦਰ ਬਾਰ, ਪਹਿਲਾਂ ਤਾਂ ਕਹਿੰਦੇ ਸੋਹਣੇ ਹੋਣਾ ਪਾਣੀ ਲੈ ਕੇ ਇਹਦਾ ਇਸ਼ਨਾਨ ਕਰੋ, ਇਹਨੂੰ ਚੰਗੀ ਤਰ੍ਹਾਂ ਨਵਾ ਧੁਆ ਲਓ। ਧੂਪ ਦੀਪ ਚੰਦਨ ਚਰ ਚਾਵਹੋ, ਇਹ ਗੁਰੂ ਕੀ ਸਵਾਰੀ ਵਾਲੀ ਘੋੜੀ ਇਹਨੇ ਗੁਰੂ ਅਮਰਦਾਸ ਸਾਹਿਬ ਨੂੰ ਲੱਭਣਾ, ਇਹਨੂੰ ਕਹਿੰਦੇ ਧੂਪਾਂ ਦੇ ਚੰਦਨ ਛਿੜਕੋ ਇਹਦੇ ਤੇ। ਫੂਲ ਵਿਸ਼ਾਲ ਮਾਲ ਪਹਿਰਾਵਾ, ਬੜੀਆਂ ਬੜੀਆਂ ਫੁੱਲਾਂ ਦੀਆਂ ਮਾਲਾਂ ਜੀਆਂ ਬਣਾ ਕੇ ਦੇ ਗਲ ਵਿੱਚ ਪਾ ਦੇ। ਪਾਏ ਬਸਤਨੀ ਸੁੰਦਰ ਜੀਨ, ਇਸ ਤਰ੍ਹਾਂ ਕਹਿੰਦੇ ਕਾਠੀ ਤੋਂ ਬਗੈਰ ਪਹਿਲਾਂ ਜਿਹੜੀ ਉਹ ਹੇਠਾਂ ਬਸਤਨੀ ਹੁੰਦੀ ਹੈ, ਕਾਠੀ ਦੇ ਹੇਠਾਂ ਕੱਪੜਾ ਹੁੰਦਾ ਜਿਹਨੂੰ ਤਾਰੂ ਕਹਿ ਦਿੰਦੇ ਹੋ, ਪਾਓ। ਕਵਿਕਾ ਦੇਹੋ ਮੁਰਾਹ ਨਵੀਨ, ਤੇਰੇ ਇਸ ਤਰ੍ਹਾਂ ਕਹਿੰਦੇ ਕਰਕਾ ਕਵਿਕਾ ਦੇਹੋ ਮੁਰਾਹ ਨਵੀਨ, ਮੁਰਾਰ ਮੁਹਾਰ ਨਵੀਨ। ਹਾਂ ਇਸ ਤਰ੍ਹਾਂ ਕਹਿੰਦੇ ਮੁਖ ਦੇ ਵਿੱਚ ਜਿਹੜਾ ਕੌਕਾ ਕੰਡਿਆਲਾ ਜਾ ਦੇ ਦੋ, ਹੋਰ ਨਵੀਆਂ ਜਿਹੜੀਆਂ ਮੁਹਾਰ ਲਗਾਮਾਂ ਜੀਆਂ ਪਾ ਦੇ। ਸੰਗਤ ਕਰ ਹੈ ਬੇਨਤੀ ਸਾਰੀ, ਹਾਂ ਇਸ ਤਰ੍ਹਾਂ ਘੋੜੀ ਨੂੰ ਸ਼ਿੰਗਾਰ ਕੇ ਪੂਜ ਕੇ ਫਿਰ ਸਾਰੀ ਸੰਗਤ ਦੇ ਅੱਗੇ ਬੇਨਤੀ ਕਰੇ। ਛੋੜ ਦੇਹੋ ਇਹੋ ਚੱਲ ਹੈ ਅਗਾਰੀ, ਹਾਂ ਗੋਇੰਦਵਾਲ ਤੋਂ ਬਾਹਰ ਛੱਡ ਦਿਓ ਫਿਰ ਆਪੇ ਅੱਗੇ ਚੱਲੇਗੀ ਤੁਰੇਗੀ। ਸੰਗ ਸੰਗਤਾਂ ਗਮ ਨਹਿ ਪਾਛੇ। ਜਿੱਧਰ ਵੀ ਇਹ ਘੋੜੀ ਜਾਵੇ ਜਿੰਨੀਆਂ ਗੁਰੂ ਕੀਆਂ ਸੰਗਤਾਂ ਇਹਦੇ ਪਿੱਛੇ ਪਿੱਛੇ ਚੱਲੀਆਂ ਜਾਣ। ਗੁਰ ਕੋ ਖੋਜ ਲੇਹ ਇਹੋ ਆਛੇ। ਕਹਿੰਦੇ ਗੁਰੂ ਮਹਾਰਾਜ ਦੀ ਸਵਾਰੀ ਵਾਲੀ ਘੋੜੀ ਆਪਣੇ ਗੁਰੂ ਅਰਦਾਸ ਨੂੰ ਆਪੇ ਹੀ ਚੰਗੀ ਤਰ੍ਹਾਂ ਲੱਭ ਲਏ। ਬ੍ਰਿਧ ਕੋ ਬਾਕ ਮਾਨ ਸਭ ਲੀਨਾ। ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਸਾਰਿਆਂ ਨੇ ਮੰਨ ਲਿਆ, ਪਰ ਹੈ ਤਾਂ ਭਾਵੇਂ ਤਾਕਤ ਹੈ, ਇਹ ਤਾਂ ਆਮ ਜਿਹੜੇ ਕੋਈ ਕੁੱਤੇ ਜੇ ਹੁੰਦੇ ਸਿਆਣੇ, ਇਹ ਵੀ ਮਾਲਕ ਨੂੰ ਭਾਵੇਂ ਹਜ਼ਾਰਾਂ ਵਿੱਚ ਕੋਈ ਘੜੁੱਤਾ ਹੋਵੇ, ਮਾਲਕ ਉਹਦੇ ਜਾ ਪੂਛ ਮਾਰਦੇ ਨੇ, ਉਹਨੂੰ ਲੱਭ ਲੈਂਦੇ ਨੇ। ਇਹ ਤਾਂ ਜਾਨਣਾ ਵਿੱਚ ਆਮ ਪਸ਼ੂਆਂ ਵਿੱਚ ਵੀ ਸੋਝੀ ਹੁੰਦੀ ਹੈ, ਉਹ ਆਪਣੇ ਜਿਹੜਾ ਉਹਨੂੰ ਉਲਝਾ ਕੇ ਉਹਦੇ ਕੋਲ ਖੜਦੇ ਹੁੰਦੇ, ਪਰ ਇਹ ਤਾਂ ਮਹਾਨ ਤਾਕਤ ਵਾਲੀ ਹੈ। ਸਭ ਸਿੰਗਾਰ ਸਿੰਗਾਰ ਨਕੀਨਾ। ਜਿੰਨੇ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਘੋੜੀ ਦੇ ਸ਼ਿੰਗਾਰ ਜੇ ਹੁੰਦੇ, ਲੁੱਲਾਂ ਜੀਆਂ ਘੁੰਗਰਾਲਾਂ ਜੀਆਂ ਪੁਣੇ, ਉਹਨਾਂ ਨਾਲ ਸ਼ਿੰਗਾਰ ਦਿੱਤਾ ਹੈ। ਦਈ ਛੋਰ ਪੁਰ ਵਹਿਰ ਤੁਰੰਗਨ। ਇਸ ਤਰ੍ਹਾਂ ਕਹਿੰਦੇ ਗੋਬਿੰਦਬਾਦ ਤੋਂ ਬਾਹਰ ਕਰਕੇ ਘੋੜੀ ਛੱਡ ਦਿੱਤੀ ਹੈ। ਬਹੁਤ ਸੁੰਦਰ ਜੋ ਸਗਰੇ ਅੰਗਨ। ਇਸ ਤਰ੍ਹਾਂ ਜੋ ਬਹੁਤ ਹੀ ਸਾਰੇ ਅੰਗਾਂ ਕਰਕੇ ਸੁੰਦਰ ਹੈ ਸੀ, ਸੋਹਣੀ ਹੈ ਸੀ। ਸਨੇ ਸਨੇ ਚੱਲ ਸਹਿਜ ਸੁਭਾਏ। ਇਹਦੇ ਜਿਹੜੀ ਘੋੜੀ ਹੈ ਕਹਿੰਦੇ ਸੁੱਤੇ ਸੁਭਾਅ ਹੌਲੀ ਹੌਲੀ ਚੱਲ ਰਹੀ ਹੈ। ਪਿੱਛੇ ਸਗਰੀ ਸੰਗਤ ਜਾਏ। ਇਹਨੇ ਗੁਰੂ ਕੀ ਸਿੱਖ ਸੰਗਤ ਪਿੱਛੇ ਪਿੱਛੇ ਜਾ ਰਹੀ ਹੈ। ਬੁੱਢੇ ਆਦਿਕ ਸਿੱਖ ਸਮੁਦਾਏ। ਬਾਬਾ ਬੁੱਢਾ ਸਾਹਿਬ ਸਿੰਘਾ ਲੈ ਕੇ ਬਹੁਤੇ ਸਿੱਖ ਅਵਲੋਕਿਤ ਬੜਵਾ ਬਿਸਮਾਏ। ਵੱਲੀ ਵੇਖ ਵੇਖ ਕੇ ਬੜੇ ਚਰਜੇ ਹੋ ਰਹੇ ਹੈ। ਕਿਤੇ ਰੇਖਾ ਉੱਚੋ ਉੱਚੋ ਕਰੇ। ਕਿਤੇ ਕਹਿੰਦੇ ਘੋੜੀ ਜਾਂਦੀ ਜਾਂਦੀ ਉੱਚੀ ਉੱਚੀ ਹਿੜਕਣ ਦੀ ਆਵਾਜ਼ ਜੀ ਕਰਦੀ ਹੈ। ਕਿਤ ਚੰਚਲਤਾ ਜੁੱਤ ਪੱਗ ਧਰੇ। ਕਿਤੇ ਕਹਿੰਦੇ ਬੜੀ ਚੰਚਲਤਾ ਤੇਜੀ ਨਾਲ ਬੜਾ ਪੈਰ ਧਰਦੀ ਛੇਤੀ ਚੱਲਦੀ ਹੈ। ਕਿਤਕ ਦੂਰ ਤੇ ਕੋਸਠ ਦੇਖਾ। ਕਿੰਨੀ ਕੁ ਦੂਰੋਂ ਜੋ ਗੁਰੂ ਅਮਰਦਾਸ ਸਾਹਿਬ ਜੀ ਦਾ ਖੇਤ ਵਾਲਾ ਮਕਾਨ ਇਹ ਘੋੜੀ ਨੇ ਦੇਖਿਆ ਹੈ। ਹੋਇ ਉੱਚੋ ਕੀਨਸ ਕੀਨਹ ਰੇਖਾ। ਜਿੱਥੋਂ ਗੁਰੂ ਅਮਰਦਾਸ ਸਾਹਿਬ ਜੀ ਦਾ ਖੇਤ ਵਾਲਾ ਕੋਠਾ ਦਿੱਤਾ, ਉੱਥੇ ਕਹਿੰਦੇ ਇਸ਼ਤ ਹੋ ਕੇ ਤੇ ਉਸੇ ਹਣਕਣ ਦੀ ਆਵਾਜ਼ ਜੀ ਕੀਤੀ, ਉੱਚੀ ਦੇ ਕੇ ਹਣਕਣਾ ਕੀਤਾ ਹੈ। ਬਹੁਰ ਅਗਾਰੀ ਕੀਨ ਪਿਆਨਾ। ਫੇਰ ਕਹਿੰਦੇ ਅੱਗੇ ਨੂੰ ਚੱਲਣਾ ਕੀਤਾ ਹੈ। ਗਈ ਤਹਾਂ ਕੋਸਠ ਜਿਸ ਥਾਨ। ਜਿਸ ਸਥਾਨ ਤੇ ਉਹ ਮਕਾਨ ਬਣਿਆ ਚਲਦੀ ਹੋ ਉੱਥੇ ਚਲੀ ਗਈ ਹੈ। ਦੂਰ ਦੂਰ ਫਿਰ ਚੌਹ ਦਿਸ ਤਾਹੀ। ਮਕਾਨ ਦੇ ਦੂਰ ਦੂਰ ਚਾਰ ਸ਼ੇਰੇ ਫਿਰੀ ਤਰੀ ਹੈ। ਪੁੰਨ ਦਰ ਦਿਸ ਗਮਨੀ ਹੋਏ ਪਾਹੀ। ਫਿਰ ਜਿੱਧਰ ਉਹ ਮਕਾਨ ਦਾ ਦਰਵਾਜ਼ਾ ਹੈ ਕਹਿੰਦੇ ਉਹਦੇ ਨੇੜੇ ਜੇ ਹੋ ਕੇ ਚਲੀ ਗਈ, ਉਸ ਦੇ ਪਾਸ ਚਲੀ ਗਈ। ਤਹਾਂ ਪਹੁੰਚ ਕਰ ਸੀਸ ਝੁਕਾਵਾ। ਮਕਾਨ ਦੇ ਦਰਵਾਜ਼ੇ ਅੱਗੇ ਪਹੁੰਚ ਕੇ ਘੋੜੀ ਨੇ ਜਿਵੇਂ ਆਮ ਕੋਈ ਸ਼ਰਧਾਲੂ ਮੱਥਾ ਟੇਕਦਾ ਹੁੰਦਾ ਸਿਰ ਨਵਾਇਆ ਹੈ। ਪੁੰਨ ਉੱਚੇ ਇਹ ਨਾਟ ਸੁਣਾਵਾ। ਉਸ ਆਵਾਜ਼ ਉੱਚੀ ਦੇ ਕੇ ਕਹਿੰਦੇ ਹਣਕਣ ਜਾਂ ਹਣਕਣ ਦੀ ਆਵਾਜ਼ ਜੀ ਕਰਕੇ ਸੁਣਾਈ ਹੈ। ਸੰਗਤ ਦੇਖ ਦੇਖ ਬਿਸਮਾਵੈ। ਦੁਨੀਆਂ ਗੁਰੂ ਕੀਆਂ ਸਿੱਖ ਸੰਗਤਾਂ ਘੋੜੀਆਂ ਦੀਆਂ ਹਰਕਤਾਂ ਜੀਆਂ ਦੇਖ ਦੇਖ ਕੇ ਚਰਜ ਹੁੰਦੀਆਂ ਹਨ। ਇਹਾਂ ਨਾ ਸਤਿਗੁਰ ਕਹੂੰ ਦਿਸਾਵੈ। ਇੱਥੇ ਤਾਂ ਵੀ ਗੁਰੂ ਅਮਰਦਾਸ ਸਾਹਿਬ ਜੀ ਕਿਤੇ ਦਿਸ ਨਹੀਂ ਰਹੇ ਹੈ। ਬੜਵਾ ਨਹਿ ਅਬ ਆਗੇ ਜਾਵਤ। ਜਿਹੜੀ ਗੁਰੂ ਮਹਾਰਾਜ ਦੀ ਸਵਾਰੀ ਵਾਲੀ ਘੋੜੀ ਹੈ ਹੁਣ ਅੱਗੇ ਨੀ ਕਿਸੇ ਪਾਸੇ ਜਾਂਦੀ ਹੈ। ਜਨ ਲਕਸ਼ਮੀ ਕਿਤ ਬਿਸ਼ਨ ਬਿਤਾਵਤ। ਜਿਹੜੀ ਘੋੜੀ ਨਾ ਲਕਸ਼ਮੀ ਵਰਗੀ ਹੈ, ਵਿਸ਼ਨੂੰ ਵਰਗ ਭਗਵਾਨ ਨੂੰ ਦੱਸ ਰਹੀ ਵੀ ਇੱਥੇ ਹੈ। ਰਾਜ ਸ੍ਰੀ ਪਰਹੂਤ ਖੁਜੰਤੀ। ਜਿਵੇਂ ਕਹਿੰਦੇ ਇੰਦਰ ਦੇ ਘਰ ਵਾਲੀ ਜਿਹੜੀ ਸੱਚੀ ਸੀ ਇੰਦਰ ਨੂੰ ਖਜਲੀ ਲੱਭਦੀ ਸੀ। ਸਭ ਅਬ ਇਸ ਥਲ ਕੋ ਨਹੀਂ ਤਜੰਤੀ। ਇਸੇ ਤਰ੍ਹਾਂ ਇਹ ਆਪਣੇ ਮਾਲਕ ਨੂੰ ਕਹਿੰਦੇ ਵੀ ਇਹ ਦੱਸ ਰਹੀ ਵੀ ਇੱਥੇ ਹੈ, ਹੁਣ ਇਹ ਥਾਂ ਨੂੰ ਛੱਡ ਨਹੀਂ ਰਹੀ ਹੈ। ਪਿਖ ਬੁੱਢੇ ਸਭ ਕੋ ਸਮਝਾਇਓ। ਬਾਬਾ ਬੁੱਢਾ ਸਾਹਿਬ ਜੀ ਨੇ ਘੋੜੀ ਵੱਲੀ ਵੇਖ ਕੇ ਸਾਰਿਆਂ ਨੂੰ ਸਮਝਾਇਆ ਬੁਝਾਇਆ। ਇਹ ਕੋਠਾ ਕਿਸ ਕੋ ਬਨਵਾਇਓ? ਆ ਜਿਵੇਂ ਕੋਈ ਜਾਣਦੇ ਹੀ ਨਹੀਂ ਹੁੰਦੇ, ਕਹਿੰਦੇ ਵੀ ਸਿੱਖੋ ਇਹ ਦੱਸੋ ਇਹ ਖੇਤ ਵਿੱਚ ਕਿਹਨੇ ਕੋਠਾ ਬਣਵਾਇਆ ਹੈ? ਡਰ ਦੇਖੋ ਨਹਿ ਪਾਈਅਤ ਨਯਾਹੀ। ਫਿਰ ਮਕਾਨ ਦਾ ਜਿਹੜਾ ਮਕਾਨ ਵੀ ਹੈ ਚਰਚ ਤਰ੍ਹਾਂ ਦਾ, ਇਹਦਾ ਦਰਵਾਜ਼ਾ ਨੀ ਕਿਤੇ ਪਾਈ ਦਾ ਦੇਖਿਆ ਜਾਂਦਾ ਵੀ ਕਿੱਧਰ ਹੈ। ਬੜਵਾ ਰਹੀ ਸਥਿਰ ਹੋਏ ਪਾਹੀ। ਇਸ ਕਰਕੇ ਮਕਾਨ ਦੇ ਕੋਲ ਹੋ ਕੇ ਘੋੜੀ ਸਥਿਤ ਹੋ ਰਹੀ, ਕਿਧਰੇ ਨਹੀਂ ਜਾਂਦੀ। ਪ੍ਰਥਮ ਪ੍ਰਕਰਮਾ ਇਸ ਕੀ ਕਰੀ। ਆਪਾਂ ਵੇਖਦੇ ਰਹੇ ਹਾਂ, ਸਭ ਤੋਂ ਪਹਿਲਾਂ ਘੋੜੀ ਨੇ ਮਕਾਨ ਦੀਆਂ ਪ੍ਰਕਰਮਾ ਕੀਤੀਆਂ। ਦੂਰ ਦੂਰ ਚੌਂ ਦਿਸ ਮਹਿ ਫਿਰੀ। ਫਿਰ ਕਹਿੰਦੇ ਗੁਰੂ ਕਾ ਖੇਤ ਜਾਣ ਕੇ ਦੂਰ ਦੂਰ ਚਾਰ ਤਰਫੇ ਵੀ ਇਹ ਫਿਰ ਵੀਰੇ ਵੀ ਇਹ ਜਣਾਇਆ ਹੈ ਵੀ ਇਹ ਗੁਰੂ ਕਾ ਖੇਤ ਹੈ, ਜ਼ਮੀਨ ਜਾਤ ਮਹਾਰਾਜ ਦੀ ਹੈ। ਸੀਸ ਝੁਕਾਏ ਬੰਦਨਾ ਠਾਨੀ। ਹੁਣ ਇਹ ਮਕਾਨ ਅੱਗੇ ਆ ਗਏ ਹੈ, ਸਾਡੇ ਦੇਖਦਿਆਂ ਸਿਰ ਝੁਕਾ ਕੇ ਇਹਨੇ ਮੱਥਾ ਵੀ ਟੇਕਿਆ ਹੈ। ਫਿਰ ਅਬ ਰਹੀ ਗੁਰੂ ਇਸ ਥਾਨੀ। ਇਹ ਜਿਹੜੀ ਘੋੜੀ ਹੈ ਮਕਾਨ ਅੱਗੇ ਖੜ ਰਹੀ ਹੈ, ਇੱਥੋਂ ਜਾਣਿਆ ਜਾਂਦਾ ਵੀ ਗੁਰੂ ਅਮਰਦਾਸ ਸਾਹਿਬ ਜੀ ਇਸੇ ਸਥਾਨ ਵਿੱਚ ਹੀ ਹੈ। ਤਬ ਕੋਸਠ ਕੇ ਚੌਹਾਂ ਦਿਸ ਫਿਰਿਓ। ਇਸ ਤਰ੍ਹਾਂ ਗੁਰਸਿੱਖਾਂ ਨੂੰ ਕਹਿ ਕੇ ਬਾਬਾ ਬੁੱਢਾ ਸਾਹਿਬ ਜੀ ਉਹ ਮਕਾਨ ਦੇ ਚਾਰ ਸਵੇਰੇ ਜੇ ਫਿਰੇ ਤੁਰੇ ਘੁੰਮੇ ਨੇ। ਦਰ ਕੋ ਥਿਰਿਓ ਨਿਹਾਰਨ ਕਰਿਓ। ਜਿੱਥੇ ਦਰਵਾਜ਼ਾ ਜਾਂ ਚਿਣਿਆ ਹੋਇਆ ਸੀ ਉੱਥੇ ਖੜਿਆ ਹੈ ਤੇ ਦੇਖਿਆ ਹੈ। ਅੱਖਰ ਲਿਖੇ ਦੇਖ ਕਰ ਕਹਿਓ। ਆ ਗੁਰਮੁਖੀ ਅੱਖਰ ਲਿਖੇ ਹੋਏ ਸੀ, ਉਹਨਾਂ ਵੱਲੀ ਦੇਖ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਸਭ ਆਵਹ ਇੱਕ ਪਤਾ ਸੋ ਲਹਿਓ। ਕਹਿੰਦੇ ਵੀ ਗੁਰੂ ਸਿੱਖੋ ਇਕੱਠੇ ਹੋ ਕੇ ਆਏ, ਇੱਕ ਪਤਾ ਜਾਂ ਮੈਂ ਜਾਣਿਆ ਹੈ। ਗੁਰੂ ਹੱਥ ਕੀ ਲਿਖਤ ਦੁਖੀ ਜਹੈ। ਆ ਵੀ ਜਿਹੜਾ ਕੁਛ ਲਿਖਿਆ ਗੁਰੂ ਮਹਾਰਾਜ ਦੇ ਹੱਥਾਂ ਦੀ ਲਿਖਤ ਜਾਣੀ ਜਾਂਦੀ ਹੈ ਲਿਖੀ ਹੋਈ। ਮੈਂ ਆਪ ਪਠ ਹਾਂ ਸਰਬ ਸੁਨੀ ਜਹੈ। ਮੈਂ ਜਿਹੜਾ ਗੁਰੂ ਮਹਾਰਾਜ ਨੇ ਲਿਖਿਆ ਨਾ ਇਹ ਮੈਂ ਪੜ੍ਹਦਾ ਤੇ ਤੁਸੀਂ ਸਾਰੇ ਸੁਣੋ ਧਿਆਨ ਨਾਲ। ਗਏ ਧਾਏ ਤਿਸ ਦੇਖਿਓ ਜਾਏ। ਜਿਹੜੇ ਸਿੱਖ ਸੀ ਦੌੜ ਕੇ ਗਏ ਹੈ ਜਾ ਕੇ ਦੇਖਿਆ ਹੈ। ਪਠ ਅੱਖਰ ਸੋ ਬਿਰਧ ਸੁਣਾਏ। ਬਾਬਾ ਬੁੱਢਾ ਸਾਹਿਬ ਜੀ ਜਿਹੜੇ ਅੱਖਰ ਉਹ ਲਿਖੇ ਹੋ ਪੜ੍ਹ ਕੇ ਸੁਣਾਉਣ ਲੱਗ ਪਿਆ ਹੈ। ਆਏ ਇਹਾਂ ਦਰ ਪਾਰਹਿ ਜੋ। ਕੀ ਲਿਖਿਆ ਹੈ ਉੱਪਰ ਵੀ ਜਿਹੜਾ ਆ ਕੇ ਮਕਾਨ ਦਾ ਦਰਵਾਜ਼ਾ ਜਾਂ ਪਾੜੇਗਾ ਖੋਲੇਗਾ। ਹਮ ਨਹਿ ਗੁਰੂ ਸਿੱਖ ਨਹਿ ਸੋ। ਅਸੀਂ ਉਹਦੇ ਕਹਿੰਦੇ ਗੁਰੂ ਨਹੀਂ ਹੋਵਾਂਗੇ, ਉਹ ਸਾਡਾ ਸਿੱਖ ਨਹੀਂ ਹੋਵੇਗਾ। ਹਲਤ ਪਲਤ ਮਹਿ ਨਹੀਂ ਸਹਾਈ। ਉਹ ਸਿੱਖ ਦੇ ਅਸੀਂ ਇਸ ਲੋਕ ਵਿੱਚ ਤੇ ਪ੍ਰਲੋਕ ਦੇ ਵਿੱਚ ਸਹਾਈ ਨਹੀਂ ਹੋਵਾਂਗੇ। ਜੋ ਆਇਸ ਕੋ ਦੇਹ ਮਿਟਾਈ। ਜਿਹੜੀ ਵੀ ਆ ਸਾਡੀ ਆਗਿਆ ਕੀਤੀ ਹੋਈ ਇਹਨਾਂ ਲਿਖ ਕੇ ਦਿੱਤਾ ਹੋਇਆ ਇਹਨੂੰ ਮਿਟਾ ਦੇਗਾ, ਦਰਵਾਜ਼ਾ ਖੋਲੇਗਾ ਨਾ, ਉਹਦੇ ਅਸੀਂ ਨਹੀਂ ਸਹਾਈ ਹੋਵਾਂਗੇ। ਸੁਨ ਸੰਗਤ ਸਗਰੀ ਬਿਸਮਾਨੀ। ਬਾਬਾ ਬੁੱਢਾ ਸਾਹਿਬ ਤੋਂ ਇਹ ਜਿਹੜੇ ਅੱਕਰ ਮਾਰਨ ਲਿਖਿਆ ਸੁਣ ਕੇ ਸੰਗਤ ਹੈਰਾਨ ਦੀ ਹੋ ਗਈ ਹੈ। ਕਿਮਹੂ ਕਹੀ ਜਾਏ ਨਹਿਬਾਨੀ। ਕਿਸੇ ਤੋਂ ਕਿਸੇ ਤਰ੍ਹਾਂ ਦੀ ਗੱਲਬਾਤ ਆਖੀ ਨਹੀਂ ਜਾ ਰਹੀ ਹੈ। ਆਨ ਗੁਰੂ ਕੀ ਉਲੰਘ ਨਾ ਸਕਈ। ਕਿਉਂਕਿ ਜੋ ਗੁਰੂ ਮਹਾਰਾਜ ਨੇ ਅੱਖਰ ਲਿਖ ਕੇ ਮਰਜ਼ਾ ਜੀ ਜਾਂ ਕਸਮ ਜੀ ਪਾਈ ਹੋਈ ਹੈ ਉਹਨੂੰ ਹੁਣ ਲੰਘ ਨਹੀਂ ਸਕਦੇ। ਖਰੇ ਪਰਸ ਪਰ ਮੁਖ ਕੋ ਤੱਕਈ। ਕਹਿੰਦੇ ਖੜੋਤੇ ਹੋਰ ਇੱਕ ਦੂਸਰੇ ਦੇ ਮੂੰਹ ਵੱਲ ਨੂੰ ਤੱਕ ਰਹੇ ਵੀ ਹੁਣ ਕੀ ਕਰੀਏ। ਜਾਨੀ ਜਾਏ ਜੁਗਤ ਨਹਿ ਕੋਈ। ਕਿਉਂਕਿ ਗੁਰੂ ਮਹਾਰਾਜ ਨੂੰ ਹੁਣ ਮਕਾਨ ਤੋਂ ਬਾਹਰ ਲਿਆਉਣ ਵਾਸਤੇ ਦਰਵਾਜ਼ਾ ਖੋਲਣ ਵਾਸਤੇ ਕੋਈ ਜੁਗਤੀ ਤਾਂ ਜਾਣੀ ਨਹੀਂ ਜਾਂਦੀ, ਸਮਝੀ ਨਹੀਂ ਜਾਂਦੀ। ਜਿਸ ਕੇ ਦਰਸ ਗੁਰੂ ਕਹੋ ਹੋਈ। ਜਿਸ ਕਰਕੇ ਗੁਰੂ ਅਮਰਦਾਸ ਸਾਹਿਬ ਦੇ ਵੀ ਸਾਨੂੰ ਦਰਸ਼ਨ ਹੋ ਜਾਣ। ਚਿੰਤ ਮਾਨ ਹੋਇ ਕਰ ਤਬ ਸਾਰੇ। ਜਿੰਨੇ ਗੁਰੂ ਕੇ ਸਿੱਖ ਆਪਣੀ ਚਿੰਤਾ ਵਾਲੇ ਹੋ ਕੇ ਸਰਨ ਬ੍ਰਿਧ ਕੀ ਬਾਕ ਉਚਾਰੇ। ਬਾਬਾ ਬੁੱਢਾ ਸਾਹਿਬ ਦੀ ਸ਼ਰਨ ਪੈ ਕੇ ਨਾ ਬਚਨ ਕਹੇ ਸਭ ਨੇ। ਇਹ ਕੌਤਕ ਸਭ ਆਪ ਦਿਖਾਏ। ਬਾਬਾ ਬੁੱਢਾ ਸਾਹਿਬ ਇਸ ਤਰ੍ਹਾਂ ਦਾ ਜਾ ਕੌਤਕ ਜਾ ਕਰਕੇ ਤੁਸੀਂ ਦਿਖਾ ਲਿਖਾਇਆ ਹੈ। ਤੁਮ ਬਿਨ ਕਿਸ ਤੇ ਹੋਇ ਨਾ ਉਪਾਏ, ਤੋਂ ਬਗੈਰ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਦਰੌਣ ਕਰਾਉਣ ਦਾ ਜਿਹੜਾ ਉਪਰਾਲਾ ਕੀਲਾ ਕਿਸੇ ਹੋਰ ਤੋਂ ਨਹੀਂ ਹੋ ਸਕਦਾ, ਇਹ ਤੁਸੀਂ ਕਰੋਗੇ। ਸਭ ਸੰਗਤ ਪਰ ਕਰੁਣਾ ਕਰੀਏ, ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਗਿੰਨੀ ਗੁਰੂ ਕੀ ਸਿੱਖ ਸੰਗਤ ਇਹਦੇ ਉੱਪਰ ਹੁਣ ਤੁਸੀਂ ਕਿਰਪਾ ਕਰ ਦਈਏ। ਆਪ ਯਤਨ ਕਰ ਗੁਰੂ ਦਿਖ ਰਹੀਏ, ਆਪ ਹੀ ਕੋਈ ਨਾ ਕੋਈ ਯਤਨ ਕਰਕੇ ਹੀਲਾ ਉਪਰਾਲਾ ਕਰਕੇ ਗੁਰੂ ਅਮਰ ਸਾਹਿਬ ਸਾਹਿਬ ਜੀ ਦਿਖਾ ਦਈਏ, ਦਰਸ਼ਨ ਕਰਾ ਦੇਈਏ। ਸੁਣ ਵਿਚਾਰ ਬੁੱਢੇ ਤਬ ਕੀਨਸ, ਸਿੱਖਾਂ ਤੋਂ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਤਦੋਂ ਸੋਚ ਵਿਚਾਰ ਕੀਤਾ ਹੈ। ਸਿੱਖਿਅਨ ਪਰ ਕਰੁਣਾ ਰਸ ਪੀਨਸ, ਸਿੱਖਾਂ ਉੱਪਰ ਵੀ ਕਿਰਪਾ ਕਰ ਦਈਏ, ਬੜੇ ਪ੍ਰੇਮ ਰਸ ਵਿੱਚ ਭਿੱਜ ਗਏ, ਪ੍ਰੇਮ ਵਿੱਚ ਹੀ ਆ ਗਏ ਹਨ। ਜਿਤਵਿਓ ਗੁਰੂ ਕੇ ਬਚਨ ਉਚਾਰਾ, ਸੋਚਿਆ ਵਿਚਾਰਿਆ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਿਹਾ ਹੈ ਲਿਖਿਆ ਹੈ। ਓਹੇ ਦੋਸ਼ ਜੇ ਖੋਲਹਿ ਦੁਆਰਾ, ਆਪਾਂ ਇਹ ਦਰਵਾਜ਼ਾ ਖੋਲੀਏ ਫੇਰ ਹੀ ਸਾਨੂੰ ਦੋਸ਼ ਲੱਗੂਗਾ। ਅਪਰ ਥਾਨ ਕੋ ਪਾਰਨ ਕਰਾਂ, ਹੋਰ ਜਿਹੜਾ ਬਾਕੀ ਮਕਾਨ ਦਾ ਤਿੰਨ ਪਾਸੇ ਤਿੰਨ ਕੰਨਾ ਹੈ, ਉਧਰੋਂ ਆਪਾਂ ਜੇ ਪਾੜ ਲਈਏ ਖੋਲ ਲਈਏ, ਤਾਂ ਨਹੀਂ ਇਹ ਦੋਸ਼ ਨਿਹਰਾਂ, ਉੱਥੇ ਤਾਂ ਵੀ ਸਾਨੂੰ ਕੋਈ ਦੋਸ਼ ਨਹੀਂ ਲੱਗੇਗਾ। ਚਲੋ ਦਰਵਾਜ਼ਾ ਖੋਲਣ ਤੇ ਦੋਸ਼ ਲੱਗੂਗਾ, ਬਾਕੀ ਪਾਸੇ ਅਸੀਂ ਤਿੰਨ ਕੰਧਾਂ, ਉਧਰੋਂ ਆਪਾਂ ਪਾੜ ਲਾ ਸਕਦੇ, ਖੋਲ ਸਕਦੇ ਹਾਂ। ਦਰਸ਼ਨ ਕਰਕੇ ਬਿਨਤੀ ਠਾਨ ਹੈ, ਚਲੋ ਮਹਾਰਾਜ ਨਾਰਾਜ਼ ਹੋਣਗੇ, ਦਰਸ਼ਨ ਕਰਕੇ ਬੇਨਤੀ ਕਰ ਲਵਾਂਗੇ। ਸਭ ਅਪਰਾਧ ਛਿਮਹਿ ਹਿਤ ਜਾਣ ਹੈ, ਸਾਡਾ ਗੁਰਸਿੱਖਾਂ ਦਾ ਪ੍ਰੇਮ ਜਾਣ ਕੇ ਸਾਡੇ ਜਿੰਨੇ ਗੁਨਾਹ ਕੀਤੇ ਸਤਿਗੁਰੂ ਮਾਫ ਕਰ ਦੇਣਗੇ। ਹਿਰਦੈ ਧਿਆਨ ਧਰ ਬੰਧਨ ਕੀਨਸ, ਹਿਰਦੇ ਵਿੱਚ ਧਿਆਨ ਧਰ ਕੇ ਤੇ ਬਾਬਾ ਬੁੱਢਾ ਸਾਹਿਬ ਨੇ ਫੇਰ ਨਮਸਕਾਰ ਕੀਤੇ। ਕੋਸਠ ਕੋ ਪਿਛਲੀ ਦਿਸ ਚੀਨਸ, ਦਰਵਾਜ਼ਾ ਜਾ ਛੱਡ ਕੇ ਤੇ ਉਹਦੀ ਪਿਛਲੀ ਤਰਫ ਜਾ ਖੜੋਤੇ ਨੇ, ਤਾਂ ਜਾਏ ਕਰ ਈਟ ਉਖੇਰੀ, ਪਿਛਲੀ ਤਰਫ ਕੰਧੇ ਜਾ ਕੇ ਇੱਟਾਂ ਜੀਆਂ ਕਹਿੰਦੇ ਪੁੱਟੀਆਂ ਹਨ। ਤੀਛਨ ਲੋਹੋ ਸੰਗ ਤਿਸ ਬੇਰੀ, ਤਿੱਖਾ ਜਾ ਲੋਹਾ ਜਾ ਲੈ ਕੇ ਸੱਬਲ ਸੁਬਲ ਜੀ ਲੈ ਕੇ, ਕਰੀ ਕਰੀ ਤਹਿ ਪਰਵਿਰਸ਼ਨ ਜੇਤੀ, ਉਹਨੇ ਕਹਿੰਦੇ ਮੋਰੀ ਜੀ ਕਰ ਲਈ ਹੈ ਜਿਹਦੇ ਵਿੱਚੋਂ ਵੀ ਅੰਦਰ ਲੰਘ ਜਾਈਏ। ਸੰਗਤ ਦੇਖਤ ਅਚਰਜ ਛੇਤੀ, ਬਾਬਾ ਬੁੱਢਾ ਸਾਹਿਬ ਜੀ ਨੂੰ ਸੰਨ ਜਾ ਪਹਾੜ ਜਾ ਲਾਉਂਦਿਆਂ ਮੋਰੀ ਜੀ ਬਣਾਉਣ ਦੇ ਕੇ ਸੰਗਤ ਬੜੀ ਹਚਰਜ ਹੋ ਰਹੀ ਹੈ ਵੀ ਇਹ ਕੀ ਕਰੀ ਜਾ ਰਹੇ। ਪਸ਼ਚਮ ਦਿਸ ਮਹਿ ਕੋਸਠ ਦੁਆਰਾ, ਜਿਹੜਾ ਕਹਿੰਦੇ ਦਰਵਾਜ਼ਾ ਸੀ ਇਹਦਾ ਮੂੰਹ ਜਿਹੜਾ ਸ਼ਿਵ ਦੀ ਤਰਫ ਹੈ ਸੀ। ਪੂਰਬ ਦਿਸ਼ਾ ਪਾਰ ਕੋ ਪਾਰਾ, ਬਾਬਾ ਬੁੱਢਾ ਸਾਹਿਬ ਨੇ ਕਹਿੰਦੇ ਚੜ੍ਹਦੀ ਤਰਫ ਕਹਿੰਦੇ ਉਹ ਪਾੜ ਜਾ ਲਾ ਲਿਆ, ਸੰਨ ਜਾ ਲਾ ਲਿਆ ਹੈ। ਅੰਤਰ ਧੀਰਜ ਧਾਰ ਪ੍ਰਵੇਸ਼ਾ, ਇਸ ਤਰ੍ਹਾਂ ਫਿਰ ਕਹਿੰਦੇ ਹਿਰਦੇ ਅੰਦਰ ਧੀਰਜ ਧਾਰ ਕੇ ਤੇ ਅੰਦਰ ਪ੍ਰਵੇਸ਼ ਹੋ ਗਿਆ ਹੈ। ਵਿਖੇ ਗੁਰੂ ਤਬ ਮਨਹੋ ਮਹੇਸ਼ਾ, ਗੁਰੂ ਅਮਰਦਾਸ ਸਾਹਿਬ ਜੀ ਜਾ ਵੇਖੇ ਹਨ ਜਿਵੇਂ ਕੋਈ ਮਹਾਨ ਸ਼ਿਵ ਜੀ ਜੀ ਕਹਿੰਦੇ ਸਮਾਧੀ ਲਾਈ ਬੈਠੇ ਹੁਣ ਦੱਸਿਆ। ਆਸਨ ਲਾਏ ਸਮਾਦ ਅਗਾਧਾ, ਮਹਾਰਾਜ ਨੇ ਆਸਨ ਲਾਇਆ, ਚੌਂਕੜਾ ਮਾਰਿਆ, ਅਗਾਧ ਸਰੂਪ ਡੂੰਘੀ ਸਮਾਧੀ ਲਾਈ ਹੋਈ। ਬ੍ਰਹਮ ਰੂਪ ਇੱਕ ਅਚਲ ਅਬਾਦਾ, ਜਿਹੜਾ ਬ੍ਰਹਮ ਸਰੂਪ ਹੈ ਚੱਲ ਹੈ ਤੇ ਪੀੜਾ ਤੋਂ ਰਹਿ ਤੋਰੇ ਸਮਾਧੀ ਹੈ। ਅੰਗ ਅਡੋਲ ਟਿਕੇ ਜਗ ਸਵਾਮੀ, ਜਗ ਦੇ ਮਾਲਕ ਸਤਿਗੁਰੂ ਦੇ ਹੈ, ਸਰੀਰ ਦੇ ਅੰਗ ਅਡੋਲ ਹੈ, ਕੋਈ ਹਿਲਚੁਲ ਹੋਈ। ਕੋਟ ਬਰਖ ਜਿਮ ਸ਼ਿਵ ਨਿਸਕਾਮੀ, ਜਿਵੇਂ ਕਹਿੰਦੇ ਸ਼ਿਵ ਜੀ ਕਾਮਨਾ ਤੋਂ ਰਹਿਤ ਹੋ ਕੇ ਕਰੋੜਾਂ ਵਰੇ ਤੱਕ ਸਮਾਧੀ ਲਾਉਂਦਾ। ਪਦ ਅਰਬਿੰਦ ਬੰਦਨਾ ਧਾਰੀ, ਗੁਰੂ ਅਮਰਦਾਸ ਸਾਹਿਬ ਜੀ ਨੇ ਸਮਾਧੀ ਲਾਈ ਹੈ, ਬਾਬਾ ਬੁੱਢਾ ਸਾਹਿਬ ਨੇ ਜਾ ਕੇ ਚਰਨਾ ਕਮਲਾਂ ਤੇ ਨਮਸਕਾਰ ਕੀਤੀ। ਕਰ ਸਪਰਸ਼ ਕਰ ਥਿਰਿਓ ਅਗਾਰੀ, ਹੱਥ ਜੇ ਮਹਾਰਾਜ ਦੇ ਚਰਨਾਂ ਨੂੰ ਛੁਹਾ ਕੇ ਤੇ ਅੱਗੇ ਇਸ਼ਤ ਹੋ ਗਿਆ। ਸ਼ੁਭਤਨ ਹਾਥ ਸਮਾਧ ਵਿਰਾਮ, ਜਦੋਂ ਬਾਬਾ ਬੁੱਢਾ ਸਾਹਿਬ ਦੇ ਜਿਹੜੇ ਹੱਥ ਹੈ ਗੁਰੂ ਅਮਰ ਗੁਰਦਾਸ ਸਾਹਿਬ ਦੇ ਚਰਨਾਂ ਨੂੰ ਛੂਹੇ ਹਨ, ਉਸੇ ਵੇਲੇ ਸਮਾਧੀ ਖੁੱਲ ਗਈ। ਖੁੱਲੇ ਬਿਲੋਚਨ ਕਿਰਪਾ ਸੋ ਧਾਮ, ਕਿਰਪਾ ਦੇ ਘਰ ਗੁਰੂ ਅਮਰਦਾਸ ਸਾਹਿਬ ਦੇ ਨੇਤਰ ਖੁੱਲ ਗਏ ਨੇ। ਦੇਖ ਬ੍ਰਿਧ ਕੋ ਬਾਕ ਉਚਾਰਾ, ਬਾਬਾ ਬੁੱਢਾ ਸਾਹਿਬ ਨੇ ਦੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਿਹਾ, ਕਿਮ ਤੈਂ ਟਾਰਿਓ ਹੁਕਮ ਹਮਾਰਾ। ਬਾਬਾ ਬੁੱਢਾ ਸਾਹਿਬ ਤੂੰ ਸਿਆਣਾ ਸੀ, ਦਰਵਾਜ਼ੇ ਅੱਗੇ ਜਿਹੜਾ ਕੋਈ ਹੁਕਮ ਲਿਖਿਆ ਸੀ ਉਹ ਕਿਵੇਂ ਤੂੰ ਟਾਲਤਾ, ਉਹ ਕਿਵੇਂ ਛੱਡ ਦਿੱਤਾ, ਭੁਲਾਤਾ ਹੈ। ਸ੍ਰੀ ਗੁਰ ਹਮਨਹਿ ਆਏ ਸਟਾਰੀ, ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਜਿਵੇਂ ਤੁਹਾਡੀ ਉਹ ਆਗਿਆ ਸੀ ਨਾ ਅੱਖਰ ਲਿਖੇ, ਉਸ ਅਸੀਂ ਬਿਲਕੁਲ ਨੀ ਉਲੰਘਣ ਕੀਤਾ, ਨਹੀਂ ਆਗਿਆ ਟਾਲੀ। ਤਜ ਦਰ ਫੇਰਿਓ ਦੁਆਰ ਪਿਛਾਰੀ, ਮਹਾਰਾਜ ਤੁਸੀਂ ਦੇਖੋ ਤਾਂ ਸਹੀ ਤੁਹਾਡਾ ਜਿਹੜਾ ਦਰਵਾਜ਼ਾ ਉਹਨੂੰ ਛੱਡ ਕੇ ਮੈਂ ਤਾਂ ਪਿੱਠ ਪਿੱਛੇ ਇਹ ਸਭ ਕੁਛ ਕਰਿਆ, ਇਹ ਪਾੜ ਲਾਇਆ ਹੈ। ਸਭ ਸਿੱਖਿਅਨ ਮਨ ਵਿਆਕੁਲ ਹੇਰਾ, ਕਿਉਂਕਿ ਜਿੰਨੇ ਆਪ ਜੀ ਦੇ ਸਿੱਖ ਸੇਵਕ ਇਹਨਾਂ ਦਾ ਸਾਰਿਆਂ ਦਾ ਮਨ ਬਲਬ ਵਿਆਕੁਲ ਸਾਧ ਮੈਂ ਦੇਖਿਆ। ਤੁਰੇ ਆਪ ਕਰ ਜਗਤ ਅੰਧੇਰਾ, ਇੱਥੇ ਆ ਕੇ ਅਲੋਪ ਹੋ ਗਏ ਸੰਸਾਰ ਵਿੱਚ ਹਨੇਰਾ ਪਾਤਾ। ਇਹ ਬਿਦ ਕਿਉਂ ਕਰ ਬਨਹਿ ਗੁਸਾਈ, ਇਹ ਜਗਤ ਦੇ ਮਾਲਕ ਇਸ ਤਰ੍ਹਾਂ ਦੀ ਆਪ ਨੂੰ ਵਿਧੀ ਕਿਵੇਂ ਕਰਨੀ ਬਣਦੀ ਹੈ। ਛਪੋ ਆਪ ਸੰਗਤ ਦੁੱਖ ਪਾਏ, ਆਪ ਤਾਂ ਅਲੋਪ ਹੋ ਕੇ ਬੈਠ ਦੋ ਤੇ ਸੰਗਤਾਂ ਦੁੱਖ ਪਾਉਣ, ਇਹ ਵਿਧੀ ਤਾਂ ਠੀਕ ਨਹੀਂ ਹੈ। ਸਰਬ ਸਕਤ ਜੁਤ ਸਮਰੱਥ ਪੂਰਨ, ਮਹਾਰਾਜ ਸਾਰੀਆਂ ਸ਼ਕਤੀ ਦੇ ਸਹਿਤ ਹੋਣ ਕਰਕੇ ਪੂਰੇ ਸਮਰੱਥ ਹੋ, ਤਾਕਤਵਰ ਹੋ। ਚਾਹੋ ਜੇ ਚਿਤ ਮਹਿ ਕਰ ਹੋ ਤੂਰਨ, ਤੁਸੀਂ ਮਹਾਰਾਜ ਚਿਤ ਵੀ ਚਾਹੋ ਬੜੀ ਛੇਤੀ ਕਰ ਕਰਾ ਸਕਦੇ ਹੋ। ਤੀਨ ਲੋਕ ਪਰ ਹੁਕਮ ਤੁਮਾਰਾ, ਗੁਰੂ ਅਮਰਦਾਸ ਸਾਹਿਬ ਆਪ ਐਸੇ ਮਹਾਨ ਤਿੰਨਾਂ ਉੱਪਰ ਲੋਕਾਂ ਉੱਪਰ ਆਪ ਜੀ ਦਾ ਹੁਕਮ ਚੱਲਦਾ ਹੈ। ਬੈਠੋ ਤਮ ਕਿਸ ਤੇ ਡਰ ਧਾਰਾ, ਤੁਸੀਂ ਮਹਾਰਾਜ ਕਿਤੋਂ ਡਰ ਧਾਰ ਕੇ ਇੱਥੇ ਬੈਠਦੇ ਹੋ। ਨਿਕਸੋ ਵਹਿਰ ਦਿਖਾਵਹ ਦਰਸ਼ਨ, ਕਰਕੇ ਮਹਾਰਾਜ ਕਿਰਪਾ ਕਰੋ ਮਕਾਨ ਤੋਂ ਬਾਹਰ ਨਿਕਲੋ ਤੇ ਦਰਸ਼ਨ ਦਿਖਾਓ ਸੰਗਤਾਂ ਨੂੰ। ਕਰ ਹੈ ਸੰਗਤ ਪਾਏ ਨ ਪਰਸਨ, ਇਸ ਕਰਕੇ ਸਿੱਖ ਸੰਗਤ ਆਪ ਜੀ ਦੇ ਚਰਨਾਂ ਨੂੰ ਛੋਹਣਾ ਕਰਨ ਗਈਆਂ। ਸ੍ਰੀ ਅੰਗਦ ਕੀ ਸਿਮਰਹ ਸਿੱਖਿਆ, ਬਾਕੀ ਗੁਰੂ ਅੰਗਦ ਸਾਹਿਬ ਜੀ ਨੇ ਜੋ ਅੰਤ ਸਮੇਂ ਤੁਹਾਨੂੰ ਸਿੱਖਿਆ ਦਿੱਤੀ ਉਹਨੂੰ ਚੇਤੇ ਕਰੋ। ਨਾਮ ਜਪਾਏ ਕਰੋ ਸਿੱਖ ਰੱਖਿਆ, ਉਹਨਾਂ ਨੇ ਕਿਹਾ ਵੀ ਨਾਮ ਜਪਾਉਣਾ ਸਿੱਖਾਂ ਦੀ ਰੱਖਿਆ ਕਰਨੀ, ਇਸ ਕਰਕੇ ਨਾਮ ਜਪਾਓ ਮਹਾਰਾਜ ਸਿੱਖਾਂ ਦੀ ਰੱਖਿਆ ਕਰੋ। ਸੁਨਤ ਭਏ ਸ੍ਰੀ ਗੁਰ ਸ੍ਰੀ ਅਮਰ ਪ੍ਰਸੰਨ, ਬਾਬਾ ਬੁੱਢਾ ਸਾਹਿਬ ਤੋਂ ਬੇਨਤੀ ਦੇ ਬਚਨ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਬਹੁਤ ਪ੍ਰਸੰਨ ਹੋ। ਕਹਿਓ ਬ੍ਰਿਧ ਕੋ ਤੁਮ ਬਹੁਤ ਧੰਨ, ਆਪ ਜੀ ਨੇ ਕਿਹਾ ਬਾਬਾ ਬੁੱਢਾ ਸਾਹਿਬ ਜੀ ਬੜੀ ਤੁਸੀਂ ਧੰਤਾ ਯੋਗ ਹੀ ਹੋ, ਪਰ ਉਪਕਾਰ ਹੇਤ ਸਭ ਕਰਿਓ। ਜੋ ਕੁਛ ਤੁਸੀਂ ਕਰਿਆ ਕਰਾਇਆ ਗੁਰਸਿੱਖਾਂ ਉੱਪਰ ਪਰਉਪਕਾਰ ਕਰਨ ਵਾਸਤੇ ਕਰਿਆ ਹੈ। ਸਿੱਖੀ ਕੋ ਸਥੰਭ ਹੋਇਆ ਥਿਰਿਓ, ਇਹ ਤਾਂ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਦੀ ਸਿੱਖੀ ਵਾਸਤੇ ਥੰਭਾਂ ਨੂੰ ਇਸਤਤ ਹੋ ਰਹੇ ਹੋ। ਮਤ ਸਰ ਪਾਵਕ ਜਵਾਲਤ ਮਹਾਨਾ, ਪਰ ਕੀ ਦੱਸੀਏ ਬਾਬਾ ਬੁੱਢਾ ਸਾਹਿਬ ਈਰਖਾ ਰੂਪੀ ਅੱਗ ਦੇ ਵਿੱਚ ਕਹਿੰਦੇ ਬੜਾ ਸੰਸਾਰ ਮੱਚ ਰਿਹਾ ਹੈ। ਈਂਧਨ ਧੀਰਜ ਗਿਆਨ ਰੋ ਧਿਆਨਾ, ਜਿਸ ਕਰਕੇ ਧੀਰਜ ਤੇ ਗਿਆਨ ਤੇ ਧਿਆਨ ਰੂਪ ਜਿਹੜੀਆਂ ਲੱਕੜਾਂ ਹਨ ਉਹ ਸਭ ਮੱਚ ਗਈਆਂ, ਸਵਾਹ ਹੋ ਗਈ, ਗਿਆਨ ਧਿਆਨ ਖਤਮ ਹੋ ਗਿਆ ਹੈ। ਵਿਸ਼ਤਾ ਸਨੀ ਆਸ ਦੁਖਦਾਈ, ਬਾਕੀ ਇਹ ਜੀਵਾਂ ਦੇ ਅੰਦਰ ਆਸਾ ਰੂਪੀ ਜਿਹੜੀ ਪਿਸਤਾਸਨ ਮਾਸ਼ ਖਾਣੀ ਇਹ ਰਾਕਸ਼ਣੀ ਹੈ, ਬੜੀ ਦੁੱਖ ਦੇਣ ਵਾਲੀ ਹੈ। ਪੁਰਹਿ ਨਾ ਰਾਜ ਤ੍ਰਿਲੋਕੀ ਪਾਈ, ਆਸਾ ਰੂਪੀ ਪਿਸਤਾਸਨੀ ਮਾਸ਼ ਖਾਣੀ ਰਾਕਸ਼ਣੀ ਤ੍ਰਿਲੋਕੀ ਦਾ ਰਾਜ ਪਾ ਕੇ ਵੀ ਪੂਰੇ ਦਾ ਪੇਟ ਨੀ ਭਰਦਾ, ਰਜਦੀ ਨਹੀਂ ਹੈ। ਬ੍ਰਹਮਾ ਦਿਕ ਜਿਨ ਜੀਤੇ ਸਾਰੇ, ਇਸ ਆਸਾ ਰੂਪੀ ਪਿਸਤਾਸਨੀ ਬ੍ਰਹਮਾ ਆਦਿਕ ਸਾਰੇ ਜਿੱਤ ਲਏ। ਕਲਯੁਗ ਕੇ ਨਰ ਕੌਣ ਵਿਚਾਰੇ, ਕਲਯੁਗ ਦੇ ਜਿਹੜੇ ਪੁਰਸ਼ ਹੈ ਕਿਹੜੀ ਗਿਣਤੀ ਵਿੱਚ ਵਿਚਾਰੇ ਜਾਂਦੇ ਵੀ ਇਹ ਨਾ ਅਧੀਨ ਹੋਣ। ਮੋਹ ਸੈਨ ਕੋ ਜੋਰ ਮਹਾਨਾ। ਇਹ ਬਾਬਾ ਬੁੱਢਾ ਸਾਹਿਬ ਜਿਹੜੀ ਮੋਹ ਦੀ ਫੌਜ ਦੀ ਬੜਾ ਭਾਰਾ ਬਲ ਹੈ। ਜਹਿ ਕਹਿ ਸਤਗੁਣ ਕੀ ਕਰ ਹਾਨਾ। ਜਿੱਥੇ ਕਿੱਥੇ ਮੋਹ ਦੀ ਫੌਜ ਨੇ ਦੈਵੀ ਗੁਣਾਂ ਨੂੰ ਨਾਸ਼ ਕਰ ਛੱਡਿਆ, ਸਤਸੰਗ ਤੋਂ ਖਤਮ ਕਰ ਦਿੱਤੇ। ਬਹੁ ਕੁਚਾਲ ਕਲ ਕਾਲ ਬਿਥਾਰੀ। ਬਾਕੀ ਜਿਹੜਾ ਕਲਯੁਗ ਦਾ ਸਮਾਂ ਉਸਨੇ ਬੜੀ ਭੈੜੀ ਚਾਲ ਫੈਲਾਈ ਹੋਈ ਹੈ। ਪੰਡਿਤ ਮੂਡਨ ਸਭ ਉਰਧਾਰੀ। ਖੋਟੀ ਚਾਲ ਨੂੰ, ਖੋਟੀ ਰੀਤ ਨੂੰ ਕੋਈ ਵਿਦਵਾਨ ਹੈ, ਮੂਰਖ ਹੈ, ਸਾਰਿਆਂ ਨੇ ਰੇਵੇ ਧਾਰਿਆ ਹੋਇਆ, ਪੁੱਠੇ ਪਾਸੇ ਚੱਲੇ, ਪੁੱਠੀ ਰੀਤੀ ਕਰ ਰਹੇ ਹੈ। ਤਿਸਕੋ ਤਰਾਸ ਬਿਲੋਕ ਵਿਸਾਲਾ। ਇਹ ਬਾਬਾ ਬੁੱਢਾ ਸਾਹਿਬ ਦਾ ਬਹੁਤਾ ਡਰ ਪੈ ਗਿਆ ਦੇਖ ਕੇ। ਆਨ ਛਪੇ ਕੋਸਠ ਇਸ ਕਾਲਾ। ਇਸ ਸਮੇਂ ਅਸੀਂ ਇੱਕ ਮਕਾਨ ਦੇ ਵਿੱਚ ਅਲੋਪ ਹੋਏ ਸੀ। ਸੁਨ ਬ੍ਰਿਧ ਨੇ ਪੁਨ ਬਾਕ ਬਖਾਨੇ। ਬਾਬਾ ਬੁੱਢਾ ਸਾਹਿਬ ਜੀ ਨੇ ਸੁਣ ਕੇ ਫਿਰ ਬਚਨ ਕਹੇ। ਸਭ ਕੌਤਕ ਤੁਮਨੇ ਇਹ ਠਾਨੇ। ਮਹਾਰਾਜ ਜੀ ਤਾਂ ਪਰਮੇਸ਼ਰ ਰੂਪ ਹੋ, ਸਾਰੇ ਕੌਤਕ ਤੁਸੀਂ ਕਰਦੇ ਹੋ, ਕਲਯੁਗ ਨੂੰ ਕਿਹਨੇ ਕਿਹਾ ਹੈ, ਇਹ ਸਭ ਆਪ ਹੀ ਦੇ ਕੌਤਕ ਹੈ। ਆਪਣੀ ਲੀਲਾ ਆਪ ਨਿਹਾਰਾ ਹੋ। ਆਪਣੀ ਮਹਾਰਾਜ ਤਰ੍ਹਾਂ ਤਰ੍ਹਾਂ ਦੀ ਲੀਲਾ ਜੀ ਕਰ ਕਰਾ ਕੇ ਆਪ ਹੀ ਫਿਰ ਵੇਖਦੇ ਹੋ। ਕਿਸੇ ਉਪਾਵ ਹੋ ਕਿਸੇ ਸੰਘਾਰ ਹੋ। ਕਿਸੇ ਨੂੰ ਤੁਸੀਂ ਮਾਰਾ ਪੈਦਾ ਕਰ ਦਿੰਦੇ ਹੋ, ਕਿਸੇ ਨੂੰ ਮਾਰ ਮੁਕਾਉਂਦੇ ਹੋ। ਸਭ ਜੀਵਨ ਕੇ ਜੀਵ ਵਿਸਾਲਾ। ਸਾਰੇ ਜਿੰਨੇ ਜੀਵ ਹੈ ਉਹਨਾਂ ਦਾ ਜੀਵ ਕੀ ਜਿਹੜੀ ਜ਼ਿੰਦਗੀ ਹੈ ਜੀਵਨ ਹੈ। ਇਹੋ ਜੀਵ ਕਾ ਤੁਮ ਸਭ ਕਾਲਾ। ਉਹਨਾਂ ਨੂੰ ਜਿਉਂਦਿਆਂ ਰੱਖਣ ਵਾਸਤੇ ਸਾਰਿਆਂ ਨੂੰ ਉਪਜੀਵ ਕਾ ਖਾਣ ਪੀਣ ਲਈ ਸਭ ਕੁਝ ਤੁਸੀਂ ਹੀ ਦਿੰਦੇ ਹੋ। ਸੰਗਤ ਵਿਆਕੁਲ ਆਪਣੀ ਜਾਨੋ। ਗੁਰੂ ਅਮਰਦਾਸ ਸਾਹਿਬ ਆਪਣੀ ਜਿਹੜੀ ਸੰਗਤ ਉਸਨੂੰ ਬੜੀ ਤੁਸੀਂ ਵਿਆਕੁਲ ਹੋਈ ਜਾਣੋ। ਦਰਸ਼ਨ ਦੇਹੋ ਕਸ਼ਟ ਕੋ ਹਾਨੋ। ਬਾਰ ਹੋ ਕੇ ਦਰਸ਼ਨ ਦਿਓ, ਸੰਗਤਾਂ ਦੇ ਦੁੱਖ ਨਾਸ਼ ਕਰੋ। ਧਰਹਿ ਕਾਮਨਾ ਪੂਰਨ ਕਰੀਏ। ਜੋ ਸੰਗਤ ਕਾਮਨਾ ਰੱਖ ਰਹੀ ਉਹ ਪੂਰੀ ਕਰ ਲਈਏ। ਬਿਰਧ ਕਿਰਪਾਲ ਸੁਦੀਪ ਵਿਚਰੀਏ। ਆਪਣਾ ਜਿਹੜਾ ਸੁਭਾਅ ਹੈ ਵੀ ਦਿਆਲੂ ਦਿਲਵਾਲਤਾ ਕਰਨੀ, ਕਿਰਪਾਲਤਾ ਕਰਨੀ, ਉਹਨੂੰ ਮਾਰਾ ਹਮੇਸ਼ਾ ਵਿਚਾਰੀਏ। ਬੇਨਤੀ ਸੁਣ ਕੇ ਬਾਕ ਉਚਾਰਾ। ਹਾਂ, ਇਸ ਤਰ੍ਹਾਂ ਬੇਨਤੀ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕਿਹਾ। ਉਠੋ ਆਪ ਅਬ ਖੋਲੋ ਦੁਆਰਾ। ਬਾਬਾ ਬੁੱਢਾ ਸਾਹਿਬ ਉੱਠ ਕੇ ਖੜਾ ਹੋ ਤੇ ਦਰਵਾਜ਼ਾ ਜਿਹੜਾ ਬੰਦ ਕੀਤਾ ਹੁਣ ਖੋਲ ਦੇ ਤੂੰ ਆਪੇ। ਸੰਗਤ ਕੋ ਦਰਸਾਓ ਭਲੇਰੀ। ਇਸ ਤਰ੍ਹਾਂ ਕਹਿੰਦੇ ਦਰਵਾਜ਼ਾ ਖੋਲ ਕੇ ਸੰਗਤਾਂ ਨੂੰ ਚੰਗੀ ਤਰ੍ਹਾਂ ਦਰਸ਼ਨ ਕਰਵਾਓ। ਇਹ ਉਪਕਾਰ ਹੋਏ ਸਭ ਤੇਰੇ। ਇਹ ਕਹਿੰਦੇ ਜਿਹੜਾ ਪਰਉਪਕਾਰ ਹੈ ਸਭ ਤਰ੍ਹਾਂ ਕਰਕੇ ਤੇਰੇ ਵੱਲੋਂ ਹੀ ਹੋਵੇਗਾ। ਸੁਣ ਕੇ ਬ੍ਰਿਧ ਬਿਲੰਦ ਆਨੰਦਿਓ। ਬਾਬਾ ਬੁੱਢਾ ਸਾਹਿਬ ਜੀ ਸੁਣ ਕੇ ਤਾਂ ਬਹੁਤ ਹੀ ਆਨੰਦ ਖੁਸ਼ ਹੋ ਗਿਆ। ਤੂਰਨ ਉੱਠਿਓ ਗੁਰੂ ਪਦ ਬੰਦਿਓ। ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਕੇ ਬੜੀ ਛੇਤੀ ਉੱਠ ਖੜੋਤਾ। ਢਾਹ ਈਟਕਾ ਖੋਲਿਓ ਦੁਆਰਾ। ਇੱਟਾਂ ਜੀਆਂ ਢਾਹ ਕੇ ਦਰਵਾਜ਼ਾ ਝੱਟ ਪੱਟ ਖੋਲ ਦਿੱਤਾ। ਸਭ ਸੰਗਤ ਕੋ ਤਬ ਹੈ ਹਕਾਰਾ। ਫਿਰ ਆਵਾਜ਼ ਮਾਰ ਕੇ ਸਾਰੀਆਂ ਸੰਗਤਾਂ ਨੂੰ ਬੁਲਾ ਲਿਆ, ਸਦ ਲਿਆ। ਦੀਖਤ ਹੁਤੀ ਸੁਨ ਬ੍ਰਿਧ ਕੀ ਆਗਿਆ। ਸੰਗਤਾਂ ਪਹਿਲੀ ਦੇਖ ਰਹੀਆਂ ਸਨ ਵੀ ਉਸੇ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੀ ਆਗਿਆ ਸੁਣ ਕੇ ਹਰਖਤ ਭਈ ਪ੍ਰੇਮ ਰਸ ਪਾ ਗਿਆ। ਸੰਗਤ ਖੁਸ਼ ਹੋ ਗਈ ਹੈ, ਪ੍ਰੇਮ ਰਸ ਦੇ ਵਿੱਚ ਰੰਗੀ ਗਈ ਹੈ। ਹੁਮ ਹੁਮਾਏ ਸੰਗਤ ਸਭ ਆਈ। ਜਿੰਨੀ ਸੰਗਤ ਕਹਿੰਦੇ ਹੁਮ ਹੁਮਾ ਕੇ ਇੱਕ ਦੂਸਰੇ ਤੋਂ ਵੱਧ ਕੇ ਜਾਣੀ ਅੱਗੇ ਵੱਧ ਕੇ ਆਈ, ਹਮ ਹੁਵਾ ਕੇ ਇੱਕ ਦੂਸਰੇ ਨੂੰ ਛੱਡ ਕੇ ਅਤੇ ਦੂਜੇ ਨੇ ਅੱਗੇ ਛੇਤੀ ਆਉਣਾ ਨੂੰ ਹਮ ਹੁਵਾ ਕੇ ਕਹਿੰਦੇ, ਜਾਣੀ ਤੇਜ਼ੀ ਨਾਲ ਇੱਕ ਦੂਸਰੇ ਤੋਂ ਅੱਗੇ ਮੂਹਰੇ ਹੋ ਕੇ ਸੰਗਤ ਆਈ। ਭਾਈ ਭੀੜ ਤਹਿ ਥਾਓ ਨਾ ਪਾਈ। ਇੰਨੀ ਦਰਵਾਜ਼ੇ ਅੱਗੇ ਭੀੜ ਹੋ ਗਈ ਹੈ, ਥਾਂ ਨਹੀਂ ਲੱਭਦੀ ਹੈ। ਪਦ ਪੰਕਜ ਪਰ ਸਹਿ ਕਰ ਬੰਦ ਹੈ। ਇਸ ਤਰ੍ਹਾਂ ਨਮਸਕਾਰ ਕਰਦੇ ਹਰ ਜੋੜ ਤੇ ਚਰਨਾਂ ਤੇ ਚਰਨਾਂ ਕਮਲਾਂ ਨੂੰ ਖੋਂਦੇ ਹਨ। ਦਰਸਹਿ ਸਤਿਗੁਰ ਹਿਰਦੈ ਆਨੰਦ। ਗੁਰੂ ਅਮਰਦਾਸ ਸਾਹਿਬ ਦਰਸ਼ਨ ਕਰ ਰਹੇ ਹੈ, ਗੁਰਸਿੱਖ ਹਿਰਦੇ ਵਿੱਚ ਆਨੰਦ ਹੋ ਰਹੇ ਹੈ। ਧਰਹਿ ਉਪਾਇਨ ਪ੍ਰੇਮ ਬੰਧਾਵੈ ਹੈ ਸਤਿਗੁਰੂ ਭੇਟਾਵਾਂ ਰੱਖ ਰਹੇ ਹੈ ਪ੍ਰੇਮ ਵਧਾਉਂਦੇ ਹਨ ਜੈ ਜੈਕਾਰ ਉਚਾਰ ਸੁਣਾਵੈ ਹੈ ਗੁਰਦਾਸ ਸਾਹਿਬ ਤੁਹਾਡੀ ਜੈ ਹੋਵੇ ਤੁਹਾਡੀ ਫਤਿਹ ਹੋਵੇ ਉਚਾਰ ਕੇ ਸੁਣਾਉਂਦੇ ਹੈ ਸਭ ਸੰਗਤ ਬੈਠੀ ਹਰ ਖਾਏ ਇੰਨੀ ਸਾਰੀ ਸਿੱਖ ਸੰਗਤ ਖੁਸ਼ ਹੋ ਕੇ ਬੈਠ ਰਹੀ ਹੈ ਭੇਟਣ ਕੋ ਆਪ ਕੇ ਅੰਬਾਰ ਲਗਾਏ ਇੰਨੀਆਂ ਭੇਟਾਵਾਂ ਮਹਾਰਾਜ ਅੱਗੇ ਰੱਖੀਆਂ ਢੇਰ ਲਾ ਦਿੱਤੇ ਸਭਨ ਸੁਣਾਏ ਗੁਰੂ ਤਬ ਕਹਿਓ ਸਾਰੀਆਂ ਸੰਗਤਾਂ ਨੂੰ ਤਦੋਂ ਸੁਣਾਉਂਦਿਆਂ ਹੋਇਆ ਸਤਿਗੁਰੂ ਜੀ ਨੇ ਕਿਹਾ ਇਹ ਉਪਕਾਰ ਸੋ ਬੁੱਢੇ ਲਹਿਓ ਐ ਸੰਗਤ ਜੀ ਜਿਹੜਾ ਪਰ ਉਪਕਾਰ ਹੈ ਬਾਬਾ ਬੁੱਢਾ ਸਾਹਿਬ ਜੀ ਦਾ ਜਾਣਿਆ ਜਾਂਦਾ ਹੈ ਖੇਤ ਵੱਡੋ ਨਿਜ ਤਨ ਪਰ ਲੀਨਾ ਦੇਖ ਲੋ ਬਾਬਾ ਬੁੱਢਾ ਸਾਹਿਬ ਨੇ ਆਪਣੇ ਸਰੀਰ ਉੱਪਰ ਕਿੰਨਾ ਕਹਿੰਦੇ ਖਿੱਚ ਲਈ ਹੈ ਕਿੰਨੀ ਥਕਾਵਟ ਨੂੰ ਸਹਾਰਿਆ ਹੈ ਨੀਕੋ ਹਿੱਤ ਸੰਗਤ ਕੋ ਕੀਨਾ ਸੰਗਤ ਦਾ ਜਿਹੜਾ ਹੈ ਤੇ ਇਹਨੂੰ ਚੰਗਾ ਜਾਣਨਾ ਕੀਤਾ ਹੈ ਇਸ ਕੋ ਪਾਰ ਦਇਓ ਦਰਸਾਵੈ ਜੋ ਬਾਬਾ ਬੁੱਢਾ ਸਾਹਿਬ ਜੀ ਨੇ ਪਿਛਲੀ ਤਰਫ ਜਾ ਪਾੜ ਲਾਇਆ ਸੀ ਇਹਦਾ ਜਿਹੜਾ ਕੋਈ ਦਰਸ਼ਨ ਕਰੇਗਾ ਇਹਦੇ ਵਿੱਚ ਹੀ ਲੰਘ ਜਿਆ ਕਰੇਗਾ ਇਸ਼ਨਾਨ ਕਰਕੇ ਜਪਜੀ ਦਾ ਪਾਠ ਕਰਕੇ ਸੋ ਨਰ ਜਮ ਕੋ ਪਿਖਨ ਨਾ ਪਵੈ ਹਾਂ ਕਹਿੰਦੇ ਸੋ ਨਰ ਜਮ ਕੋ ਪਿਖਨ ਨਾ ਪਾਵੈ ਉਹ ਜਿਹੜਾ ਜਮ ਹੈ ਉਹਨੂੰ ਵੇਖਣਾ ਨਹੀਂ ਪਾਏਗਾ ਇਹੋ ਸੰਗਤ ਕੋ ਬੋਹਿਤ ਭਾਰਾ ਇਹ ਵੀ ਬਾਬਾ ਬੁੱਢਾ ਸਾਹਿਬ ਤਾਂ ਸਿੱਖ ਸੰਗਤਾਂ ਨੂੰ ਪਾਰ ਲੰਘਾਉਣ ਵਾਸਤੇ ਬਹੁਤ ਵੱਡਾ ਜਹਾਜ਼ ਹੈ ਭੌਜਲ ਤੇ ਕਰ ਹੈ ਨਿਸਤਾਰਾ ਜਿਹੜਾ ਸੰਸਾਰ ਸੁੰਦਰ ਜੀ ਦੇ ਵਿੱਚ ਭੈ ਰੂਪੀ ਜਲ ਉਹ ਤੋਂ ਪਾਰ ਉਤਾਰਾ ਕਰੇਗਾ ਸਿੱਖੀ ਅਵਧ ਨਾ ਇਸ ਤੇ ਪਰ ਜਿਹੜੀ ਸਿੱਖੀ ਦੀ ਹੱਦ ਹੈ ਬਾਬਾ ਬੁੱਢਾ ਸਾਹਿਬ ਤੋਂ ਪਰੇ ਹੋਰ ਕੋਈ ਸਿੱਖੀ ਨਹੀਂ ਹੈ ਨਾਮ ਲਿਏ ਗਨ ਬਿਗਨ ਸੋ ਹਰੈ ਇਹ ਵੀ ਬਾਬਾ ਬੁੱਢਾ ਸਾਹਿਬ ਜੀ ਦਾ ਕੋਈ ਨਾਮ ਹੀ ਲੈ ਲੇ ਉਹਦੇ ਸੁਭ ਬਿਘਨ ਨਾਸ ਹੋ ਜਾਣਗੇ ਬ੍ਰਿਧ ਨੇ ਕਹਿਓ ਤੁਰੰਗਨ ਖਰੀ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਹਾਰਾ ਮੇਰਾ ਕੋਈ ਪਰਉਪਕਾਰ ਨਹੀਂ ਇਹ ਤਾਂ ਆਪ ਜੀ ਦੀ ਸਵਾਰੀ ਫੜੀ ਉਹ ਘੋੜੀ ਖੜੋਤੀ ਹੈ ਜਿਸਨੇ ਰਾਵਰ ਕੀ ਸੁਧ ਕਰੀ ਜਿਸ ਘੋੜੀ ਨੇ ਮਹਾਰਾ ਆਪ ਜੀ ਦੀ ਇਹ ਸਾਰੀ ਖਬਰ ਦੇਣਾ ਕੀਤੀ ਹੈ ਖੋਜ ਕੇ ਤੁਹਾਡੇ ਕੋਲ ਆਈ ਹੈ ਉੱਠੋ ਰੂਢੋ ਚਲੋ ਕਿਰਪਾਲਾ ਮਹਾਰਾ ਉੱਠੋ ਤੇ ਇਹਦੇ ਉੱਪਰ ਸਵਾਰ ਹੋ ਕੇ ਚੜ ਕੇ ਚੱਲੋ ਜੀ ਗੋਇੰਦਵਾਲ ਸਦਨ ਆਪਣੇ ਗੋਇੰਦਵਾਲਾ ਗੋਇੰਦਵਾਲ ਸਾਹਿਬ ਕੇ ਆਪਣੇ ਮਕਾਨ ਚਵਾਰਾ ਸਾਹਿਬ ਤਬ ਸ੍ਰੀ ਗੁਰ ਨਿਕਸੇ ਤਿਸ ਬਾਹਰ ਸਵੇਰੇ ਗੁਰੂ ਅਮਰਦਾਸ ਸਾਹਿਬ ਜੀ ਸੁਣ ਕੇ ਮਕਾਨ ਤੋਂ ਬਾਹਰ ਨਿਕਲੇ ਖਰੇ ਭਏ ਦੀਏ ਦਰਸ਼ਨ ਜਾਹਰ ਬਾਹਰ ਆ ਕੇ ਖੜਿਆ ਹੋ ਗਏ ਪ੍ਰਤੱਖ ਪ੍ਰਗਟ ਦਰਸ਼ਨ ਦਿੱਤੇ ਸਭ ਨੂੰ ਆਏ ਤੁਰੰਗਨ ਸੀਸ ਨਿਵਾਵਾ ਜਿਹੜੀ ਘੋੜੀ ਉਹ ਆ ਗਈ ਉਸਨੇ ਮਹਾਰਾਜ ਨੂੰ ਨਮਸਕਾਰ ਕੀਤੀ ਹੈ ਫੁਰਕਾਵਤ ਹਿਰਦਾ ਭਰ ਖਾਵਾ ਇਸ ਤਰ੍ਹਾਂ ਕਹਿੰਦੇ ਨਾਕਾਂ ਨੱਕ ਜਾਂ ਫੁੜਕਾਰੀ ਹਿਰਦਾ ਖੁਸ਼ ਹੋਇਆ ਤਬ ਸ੍ਰੀ ਅਮਰ ਫੇਰ ਕਰ ਹੱਥ ਗੁਰੂ ਅਮਰਦਾਸ ਸਾਹਿਬ ਜੀ ਨੇ ਸਵਾਰੀ ਘੋੜੀ ਉੱਪਰ ਹੱਥ ਜਾ ਫੇਰ ਕੇ ਚੜੇ ਸਿਮਰ ਸ੍ਰੀ ਨਾਨਕ ਨਾਥ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਮਾਲਕ ਨੂੰ ਯਾਦ ਕਰਕੇ ਅਰਦਾਸ ਕਰਕੇ ਚੜ ਗਏ ਸੁੰਦਰ ਗਤ ਬੜਵਾ ਤਬ ਚੱਲੈ ਸੋਹਣੀ ਚਾਲ ਵਿੱਚ ਤਦੋਂ ਘੋੜੀ ਚੱਲ ਰਹੀ ਹੈ ਸੰਗਤ ਚਲਤ ਸੰਗ ਸਭ ਮਿਲੈ ਸੰਗਤ ਜੁੜ ਕੇ ਨਾਲ ਚੱਲ ਰਹੀ ਹੈ ਭਾਈ ਬ੍ਰਿਧ ਰਕਾਬ ਤਬ ਗਹੀ ਬਾਬਾ ਬੁੱਢਾ ਸਾਹਿਬ ਜੀ ਨੇ ਤਦੋਂ ਘੋੜੀ ਦੀ ਰਕਾਬ ਜੀ ਫੜੀ ਹੋਈ ਹੈ ਸਭ ਹਿੰਨ ਆਸ ਸੋਭਾ ਤਬ ਲਹੀ ਸਵੇਰੇ ਸਾਰਿਆਂ ਨੇ ਤਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਘੋੜੀ ਦੀ ਰਕਾਬ ਜੀ ਫੜੀ ਉਹ ਕਹਿੰਦੇ ਮਹਿਮਾ ਵਡਿਆਈ ਜਾਣੀ ਹੈ ਆਨੰਦ ਉਨੰਦ ਕੀ ਉੱਠ ਹੈ ਤੁਰੰਗ ਮਾਨੋ ਆਨੰਦ ਸਮੁੰਦਰ ਦੀਆਂ ਛੱਲਾਂ ਛੱਲਾਂ ਇਮ ਸਭ ਜਾਤ ਚੱਲੇ ਗੁਰ ਸੰਗ ਸਾਰੇ ਗੁਰੂ ਕੇ ਸਿੱਖ ਮਹਾਰਾਜ ਦੇ ਨਾਲ ਜਾ ਰਹੇ ਬਾਬਾ ਬੁੱਢਾ ਸਾਹਿਬ ਜੀ ਰਕਾਬ ਦਾ ਸ਼ਹਾਰਾ ਲੈ ਕੇ ਨਾਲ ਜਾ ਰਹੇ ਚੱਲੇ ਆਏ ਇਮ ਗੋਇੰਦਵਾਲ। ਇਸ ਤਰ੍ਹਾਂ ਸ੍ਰੀ ਗੋਇੰਦਵਾਲ ਸਾਹਿਬ ਨੂੰ ਚੱਲੇ ਆਏ। ਸਭ ਨੇ ਉਤਸਵ ਕੀਨ ਵਿਸਾਲ, ਸਾਰੇ ਗੁਰਸਿੱਖਾਂ ਨੇ ਮਹਾਰਾਜ ਦੇ ਆਉਣ ਕਰਕੇ ਬੜਾ ਉਤਸ਼ਾਹ ਕੀਤਾ ਹੈ। ਦੀਪ ਮਾਲ ਸਗਰੇ ਪੁਰ ਹੋਈ। ਗੋਇੰਦਵਾਲ ਸਾਹਿਬ ਵਿਖੇ ਕਹਿੰਦੇ ਦੀਵਾਲੀ ਦਾ ਦਿਨ ਸੀ ਜਦੋਂ ਮਹਾਰਾਜ ਆਏ ਸਨ, ਜਿਸ ਕਰਕੇ ਸਾਰੇ ਦੀਪ ਮਾਲਾ ਹੋਈ, ਦੀਵੇ ਜਗਾਏ ਗਏ। ਦਰਸ਼ਨ ਕਹੋ ਆਏ ਸਭ ਕੋਈ। ਹਾਂ, ਜਿੰਨੇ ਗੋਇੰਦਵਾਲ ਵਾਸੀ ਸਭ ਦਰਸ਼ਨ ਕਰਨ ਲਈ ਚੱਲ ਚਲੇ ਆਏ। ਮਧੁਰ ਪ੍ਰਸਾਦ ਭਇਓ ਸਮਦਾਈ। ਹਾਂ, ਜਿਹੜਾ ਮਿੱਠਾ ਪ੍ਰਸ਼ਾਦ ਹੈ, ਮਿਸ਼ਰੀ ਪਤਾਸੇ ਗੁੜ ਆਦਿਕ ਸਤਿਗੁਰੂ ਕੇ ਬਹੁਤ ਹੋ ਗਿਆ ਹੈ। ਵਰਤਤ ਸੰਗਤ ਸਗਲ ਅਗਈ। ਹਾਂ, ਜਿੰਨੀ ਸੰਗਤ ਕਹਿੰਦੇ ਉਹ ਵਰਤ ਰਿਹਾ, ਰੱਜ ਰਹੀ ਹੈ। ਫੁੱਲਨ ਮਾਲਾ ਆਨਤ ਕੇਈ। ਕੋਈ ਜਿਹੜੇ ਪ੍ਰੇਮੀ ਫੁੱਲਾਂ ਦੀਆਂ ਮਾਲਾ ਮੁਗੁੰਦ ਗੁੰਦ ਕੇ ਲਿਆਉਂਦੇ ਹੈ। ਦਰਸਹ ਕਿਤਕ ਆਨ ਫਲ ਤੇਈ। ਮਹਾਰਾਜ ਦੇ ਦਰਸ਼ਨ ਕਰਕੇ ਲਿਆ ਲਿਆ ਕੇ ਫਲ ਭੇਟਾ ਕਰਦੇ। ਸਭ ਸੰਗਤ ਕੀ ਸੁਣ ਕਰ ਬੇਨਤੀ। ਸਾਰੀ ਸੰਗਤ ਦੀ ਬੇਨਤੀ ਜੋਦਰੀ ਸੁਣ ਕੇ। ਗਾਦੀ ਪਰ ਬੈਠੇ ਤਜ ਗਿਣਤੀ। ਸਾਰੀ ਗਿਣਤੀ ਵਿਚਾਰ ਛੱਡ ਕੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਸਜ ਗਏ। ਦੇਣ ਲੱਗੇ ਦਰਸ਼ਨ ਪੁੰਨ ਤੈਸੇ। ਪਹਿਲਾਂ ਵਾਂਗ ਹੀ ਉਸੇ ਤਰ੍ਹਾਂ ਦਰਸ਼ਨ ਫੇਰ ਦੇਣ ਲੱਗ ਪਏ। ਸਿੱਖ ਸਰਬ ਪਰਵਾਰਤ ਬੈਸੇ। ਸਾਰੇ ਸਿੱਖ ਸੇਵਕ ਘੇਰਾ ਕੱਤ ਕੇ ਬੈਠ ਗਏ ਸਤਿਗੁਰੂ ਦੇ। ਜੇਤਕ ਸੰਗਤ ਹੁਤੀ ਵਿਦੇਸ਼। ਸੰਗਤ ਬਾਹਰਲੇ ਦੇਸ਼ਾਂ ਵਿੱਚੋਂ ਆਈ ਹੋਈ ਸੀ। ਦਰਸ਼ਨ ਕਰ ਵਰ ਪਾਏ ਵਿਸ਼ੇਸ਼। ਮਹਾਰਾਜ ਦੇ ਦਰਸ਼ਨ ਕਰਕੇ ਵਿਸ਼ੇਸ਼ ਕਰਕੇ ਬਰਾਂ ਨੂੰ ਪਾ ਕੇ ਰਹਿ ਕੇਤਕ ਦਿਨ ਗਈ ਅਵਾਸੂ। ਕੁਝ ਕੁ ਦਿਨ ਮਹਾਰਾਜ ਦੇ ਕੋਲ ਰਹਿ ਕੇ ਫਿਰ ਸੰਗਤ ਘਰਾਂ ਨੂੰ ਚਲੀ ਗਈ। ਦਸ ਦਿਸ ਕੀਰਤ ਕਰਤ ਪ੍ਰਕਾਸ਼ੂ। ਜਿੱਧਰ ਕਿੱਧਰ ਸੰਗਤ ਜਾ ਰਹੀ ਹੈ ਪ੍ਰਦੇਸ਼ਾਂ ਨੂੰ, ਗੁਰੂ ਦਸੋ ਦਿਸ਼ਾ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਮਹਿਮਾ ਵਡਿਆਈ ਨੂੰ ਪ੍ਰਗਟ ਕਰ ਰਹੀ ਹੈ ਕਿ ਗੁਰੂ ਅਮਰਦਾਸ ਸਾਹਿਬ ਨਿਮਾਣਿਆਂ ਦੇ ਮਾਣ ਹਨ, ਨਿਓਟਿਆਂ ਦੀ ਓਟ ਹਨ, ਨਿਆਸਰਿਆਂ ਦੇ ਆਸਰੇ, ਨਿਥਾਵਿਆਂ ਦੀ ਥਾਂ ਹੈ, ਨਿਤਿਰਿਆਂ ਦੇ ਤਿਰੇ, ਨਿਗਤਿਆਂ ਦੀ ਗਤ ਕਰਨ ਵਾਲੇ ਹੈ। ਇਸ ਤਰ੍ਹਾਂ ਵੀ ਮਾਨਿਸ਼ਿਤ ਵਰਾਂ ਦੇ ਦਾਤੇ, ਜੋ ਕਿ ਇੱਛਾ ਕਰੀ ਉਹਨੂੰ ਪੂਰੀ ਕਰਨ ਵਾਲੇ ਆ। ਸੰਗਤ ਜਿੱਧਰ ਕਿੱਧਰ ਜਾ ਰਹੀ ਹੈ ਆਪਣੀ ਮਹਾਰਾਜ ਦੀ ਮਹਾਨ ਕੀਰਤੀ ਕਰ ਰਹੇ ਹੈ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਜਿਵੇਂ ਅਲੋਪ ਹੋ ਕੇ ਬੈਠੇ, ਫਿਰ ਪ੍ਰਗਟ ਹੋਏ, ਦਰਸ਼ਨ ਦਾਰ ਬਖਸ਼ੇ, ਸੰਗਤਾਂ ਦੀਆਂ ਕਾਮਨਾ ਪੂਰੀਆਂ ਕੀਤੀਆਂ, ਉਹ ਪ੍ਰਸੰਗ ਆਪਾਂ ਅੱਜ ਦੇ ਦੀਵਾਨ ਵਿੱਚ ਸੁਣਿਆ ਹੈ। ਸਤਿਗੁਰੂ ਨੇ ਕਿਰਪਾ ਕੀਤੀ ਹੈ, ਆਪਾਂ ਲਾਹਾ ਲਿਆ ਹੈ। ਅਗਲਾ ਇਤਿਹਾਸ ਵਿੱਚ ਆ ਰਿਹਾ ਪ੍ਰਸੰਗ ਫਿਰ ਅੱਗੇ ਸਰਵਣ ਕਰਾਂਗੇ। ਹੁਣ ਸਮਾਂ ਹੈ ਇੱਥੇ ਸਮਾਪਤੀ ਕਰਕੇ ਅਰਦਾਸ ਵੀ ਚੁੜੀਏ ਜੀ। ਜੇ ਤਿਕ ਸੰਗਤ ਹੁਤੀ ਵਿਦੇਸ਼, ਦਰਸ਼ਨ ਕਰ ਵਰ ਪਾਏ ਵਿਸ਼ੇਸ਼, ਰਹਿ ਕੇ ਤਿਕ ਦਿਨ ਗਈ ਅਵਾਸੂ, ਦਸ ਦਿਸ ਕੀਰਤ ਕਰਤ ਪ੍ਰਕਾਸ਼ੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।